ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀ ਚੌਪਈ ਮੁਖ ਤੇ ਭਾਖ ਹੈ ਸਤਿਗੁਰ ਬੈਨਾ ਨਹ ਹਿੰਦੂ ਕੋ ਤੁਰਕ ਨਾ ਹੈ ਨਾ ਜਗ ਮਹਿ ਹਿੰਦੂ ਤੁਰਕ ਨ ਕੋ ਝੂਠੇ ਨਾਮ ਧਰਾਵਹਿ ਦੋ ਮੁਖ ਤੇ ਭਾਖ ਹੈ ਸਤਿਗੁਰ ਬੈਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਗੁਰਸਿੱਖ ਸੰਗਤਾਂ ਕੀਰਤਨ ਤੋਂ ਉਪਰੰਤ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਸਰਵਣ ਕਰ ਰਹੇ ਹੋ ਜੋ ਲੜੀਵਾਰ ਰੂਪ ਵਿੱਚ ਹੀ ਕਾਫੀ ਸਮੇਂ ਤੋਂ ਮੁੱਢ ਤੋਂ ਹੀ ਪ੍ਰਾਰੰਭ ਹੋਇਆ ਹੈ। ਕੱਲ੍ਹ ਦੇ ਇਤਿਹਾਸ ਵਿੱਚ ਜਿਸ ਤਰ੍ਹਾਂ ਮੂਲ ਚੰਦ ਗੁਰੂ ਨਾਨਕ ਸਾਹਿਬ ਜੀ ਦਾ ਸਹੁਰਾ ਕੁੜਨ ਸ਼ਿਆਮੇ ਬ੍ਰਹਮਾ ਨੂੰ ਨਾਲ ਲੈ ਕੇ ਸੁਲਤਾਨਪੁਰ ਪਹੁੰਚਿਆ, ਪੁੱਤਰੀ ਨੂੰ ਆ ਕੇ ਮਿਲਿਆ, ਸਾਰੀ ਗੱਲਬਾਤ ਸੁਣ ਕੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਉਹ ਮੁਰਦਘਾਟ ਸ਼ਿਵਿਆਂ ਵਿੱਚ ਡੇਰਾ ਲਾਈ ਬੈਠੇ ਉੱਥੇ ਗਿਆ। ਕਈ ਤਰ੍ਹਾਂ ਦੇ ਖੋਟੇ ਵਚਨ ਇਸਨੇ ਬੋਲੇ, ਸੰਸਾਰੀ ਸੰਬੰਧ ਜਾਣ ਕੇ ਬਜ਼ੁਰਗ ਜਾਣ ਕੇ ਸਤਿਗੁਰੂ ਜੀ ਨੇ ਸਾਨੂੰ ਸਿੱਖਿਆ ਦਿੰਦਿਆਂ ਹੋਇਆਂ ਕੁਝ ਵੀ ਨਹੀਂ ਉਸਨੂੰ ਅੱਖੋਂ ਆਖਿਆ ਹੈ। ਫਿਰ ਜਿਹੜਾ ਸਿਆਮਾ ਹੈ ਇਸਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ, ਤੂੰ ਤਾਂ ਬਈ ਬੱਚਿਆਂ ਬਾਰੇ ਗੱਲ ਕੀਤੀ ਹੈ, ਬੱਚੇ ਵੀ ਸਮਝੀ ਵਿੱਚ ਬਹੁਤ ਕੁਛ ਉਲਟ ਪੁਲਟ ਕਰਦੇ ਹੁੰਦੇ, ਤੇਰੀ ਜਿਹੜੀ ਬੁੱਧੀ ਉਹ ਬੱਚਿਆਂ ਵਾਲੀ ਹੈ। ਇਸ ਤਰ੍ਹਾਂ ਇਹ ਤੂੰ ਬਹੁਤ ਕੱਚੀ ਪਿੱਲੀ ਜੀ ਗੱਲ ਕੀਤੀ ਹੈ, ਜਿਹੜਾ ਬਹੁਤ ਵਧੀਆ ਕੰਮ ਤੈਨੂੰ ਮੋਦੀ ਖਾਨੇ ਦਾ ਪ੍ਰਾਪਤ ਹੋਇਆ ਸੀ ਉਹ ਤੂੰ ਵੀ ਛੋੜ ਦਿੱਤਾ, ਕੋਈ ਸੋਚ ਵਿਚਾਰ ਹੀ ਨਹੀਂ ਕੀਤੀ ਹੈ, ਨਾ ਮਾਂ ਪਿਓ ਦੀ ਲਜਿਆ ਦੇਖੀ, ਹੋਰ ਤਰ੍ਹਾਂ ਦੇ ਸਰੀਰ 'ਤੇ ਲਿਬਾਸ ਜਿਹਾ ਪਾ ਲਿਆ ਹੈ, ਕਪਨੀ ਜੀ ਪਾ ਕੇ ਮੁਰਦਘਾਟ ਵਿੱਚ ਆ ਬੈਠਾ ਜੋ ਭੈੜਾ ਸਥਾਨ ਹੈ। ਗੁਰੂ ਮਹਾਰਾਜ ਨੇ ਉਸ ਵੇਲੇ ਆਪਣੇ ਮੁਖਾਰਬਿੰਦ ਤੋਂ ਉਹ ਬਸੰਤ ਰੁੱਤ ਸੀ, ਇਹ ਬਸੰਤ ਦੇ ਹੰਡੋਲ ਦੇ ਵਿੱਚ ਆਪ ਜੀ ਨੇ ਇੱਕ ਸ਼ਬਦ ਉਚਾਰਨ ਕਰਕੇ ਇਸ ਨੂੰ ਸਮਝਾਇਆ, ਇਸ ਨੂੰ ਠੀਕ ਹੀ ਕਹਿਣਾ ਹੈ ਕਿ ਇਹ ਜਿਹੜਾ ਮਨ ਰੂਪੀ ਰਾਜਾ ਹੈ ਇਹ ਬਾਲਕਾਂ ਵਰਗਾ ਇਆਣਾ ਹੈ, ਅਤੇ ਜਿਹੜੀ ਦੇਹ ਹੈ ਕੱਚੀ ਨਗਰੀ ਹੈ, ਕੱਚੀ ਰਾਜਧਾਨੀ ਹੈ, ਇਹਦੇ ਵਿੱਚ ਮਨ ਰੂਪੀ ਬਾਲਕ ਰਾਜਾ ਰਹਿੰਦਾ ਹੈ। ਇਹਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਬੜੇ ਦੁਸ਼ਟ ਹੈ ਉਹਨਾਂ ਨਾਲ ਬੜਾ ਪਿਆਰ ਹੈ। ਇਹ ਮਨ ਰਾਜੇ ਦੀਆਂ ਦੋ ਮਾਈਆਂ ਦੋ ਮਾਤਾਵਾਂ ਕਿਹੜੀਆਂ, ਇੱਕ ਵਿਦਿਆ ਇੱਕ ਮਾਇਆ ਹੈ। ਇਸੇ ਤਰ੍ਹਾਂ ਦੋ ਹੀ ਇਹਦੇ ਪਿਤਾ ਹਨ, ਇੱਕ ਜੀਵ ਹੈ ਇੱਕ ਈਸ਼ਰ ਹੈ। ਇਹ ਵੀ ਪੰਡਤਾਂ ਵਿਚਾਰ ਕਰ ਲਾ ਵੀ ਯਥਾਰਥ ਹੈ। ਇਹ ਦੋਹਾਂ ਨੇ ਪੈਦਾ ਕੀਤਾ ਹੈ ਅਤੇ ਬੜਾ ਕੁਟਲਤਾ ਦਾ ਇਹ ਕਾਰਨ ਹੈ, ਮੁੱਢ ਹੈ, ਕੋਟਪੁਣੇ ਦਾ ਮੁੱਢ ਹੈ। ਅਤੇ ਦੱਸ ਵੀ ਇਹ ਮਨ ਰੂਪੀ ਬੱਚੇ ਨੂੰ ਰਾਜੇ ਨੂੰ ਕਿਵੇਂ ਸਵਾਰਨਾ ਹੋਵੇ, ਕਿਵੇਂ ਇਹ ਸੁਧਰੇ, ਇਹ ਆਪ ਵਿਚਾਰ ਕਰਕੇ ਫਿਰ ਮੈਨੂੰ ਕੋਈ ਸਿੱਖਿਆ ਦੇ। ਤੇਰਾ ਆਪਣਾ ਮਨ ਬੱਚਾ ਬੜਾ ਖਰਾਬ ਹੈ, ਇਹਨੇ ਕਿਤੇ ਖੜਦਾ, ਇਹ ਖੋਟੇ ਕੰਮ ਕਰਦਾ, ਸਾਨੂੰ ਤੂੰ ਕਿਵੇਂ ਕਹਿੰਦਾ ਬਾਲਿਆ ਬੱਚਾ ਵਾਲਾ ਕਰਾ, ਤੇਰਾ ਮਨ ਰੂਪੀ ਬੱਚਾ ਕੀ ਕਰਦਾ ਹੈ। ਪਹਿਲਾਂ ਆਪਣੇ ਮਨ ਬੱਚੇ ਨੂੰ ਸਮਝਾ, ਇਹਨੂੰ ਮਾੜੇ ਪਾਸੇ ਤੋਂ ਰੋਕ, ਫਿਰ ਸਾਨੂੰ ਕੁਛ ਕਹੀਂ ਤੂੰ। ਜਿਹੜਾ ਤੇਰਾ ਆਪ ਹੀ ਮਨ ਬੱਚਾ ਇੱਧਰ ਉੱਧਰ ਭੜਕਦਾ, ਪੁੱਠੇ ਕੰਮ ਕਰਦਾ, ਪੁੱਠੇ ਫਿਰਨੇ ਕਰਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੁਸ਼ਟਾਂ ਨਾਲ ਇਹਦਾ ਪਿਆਰ ਹੈ, ਉਹਨਾਂ ਦੇ ਆਖੇ ਲੱਗਦਾ ਹੈ, ਅਤੇ ਤੂੰ ਕਿਸੇ ਨੂੰ ਕੀ ਸਿੱਖਿਆ ਦੇ। ਯਥਾਰ ਸੁਣ ਕੇ ਫਿਰ ਉਹਨੂੰ ਤਾਂ ਬਦ ਗੱਲ ਨਹੀਂ ਆਈ ਹੈ। ਫਿਰ ਜਿਹੜਾ ਮੂਰਚੰਦ ਹੈ ਉਹਨੇ ਕੁਝ ਕਿਹਾ ਵੀ ਜੇ ਤੈਨੂੰ ਇਹੋ ਜਿਹਾ ਗਿਆਨ ਸੀ, ਇਹੋ ਜਿਹੇ ਵਿਚਾਰ ਸੀ, ਫਿਰ ਤੂੰ ਸ਼ਾਦੀ ਕਿਉਂ ਕਰਾਈ, ਕਿਉਂ ਕਰਾ ਕੇ ਨਾਲੇ ਮੈਨੂੰ ਨਾਲੇ ਮੇਰੀ ਲੜਕੀ ਨੂੰ ਦੁੱਖ ਦਿੱਤਾ, ਇਹ ਗਿਆਨ ਸੀ ਫਿਰ ਤਾਂ ਤੂੰ ਆ ਕਿਉਂ ਲੁਟਾ ਤਾ। ਸਿਆਣਾ ਹੁੰਦਾ ਆਪਣੇ ਪੁੱਤਰ ਨੂੰ ਹੁੰਦਾ, ਪਤਨੀ ਦਿੰਦਾ, ਟਕਾ ਨਹੀਂ ਦਿੱਤਾ, ਬਿਨਾਂ ਲੱਜਿਆ ਹੋ ਕੇ ਸਟਕਾ ਕੇ ਘੱਟ ਗਿਆ ਹੈ। ਇਸ ਤਰ੍ਹਾਂ ਲਾਂਭਾ ਜਾ ਕੀਤਾ। ਮਹਾਰਾਜ ਕਹਿੰਦੇ ਵੀ ਅੰਦਰ ਜਿਹਦੇ ਅਗਨ ਹੁੰਦੀ ਹੈ ਨਾ, ਅਤੇ ਬਾਹਰ ਕਹਿੰਦੇ ਦੇਖੀਏ ਫਿਰ ਵੀ ਬਨਸਪਤੀ ਮੌਲਦੀ ਹੈ, ਅੰਦਰ ਕਹਿੰਦੇ ਇਸ ਨਾਲ ਸਾ ਤ੍ਰਿਸ਼ਨਾ ਦੀ ਅੱਗ ਹੈ, ਅਤੇ ਬਨਸਪਤੀ ਜਿਹੜੀ ਆ ਸੁਗਣਾ ਦੀ ਬਨਸਪਤੀ ਹੈ, ਫਿਰ ਵੀ ਪ੍ਰਫੁੱਲਤ ਹੋ ਰਹੀ ਖਿੜ ਰਹੀ ਹੈ। ਜਾਂ ਇਹ ਸੰਸਾਰ ਰੂਪ ਸ੍ਰਿਸ਼ਟੀ ਰੂਪੀ ਜਿਹੜੀ ਬਨਸਪਤੀ ਫੋਰ ਫੁੱਲੀ ਹੈ, ਉਹ ਸਾਰੇ ਦੇ ਅੰਦਰ ਜੇਠ ਜਠ ਅਗਨੀ ਵੀ ਹੈਗੀ ਆ, ਸਾ ਤ੍ਰਿਸ਼ਨਾ ਰੂਪੀ ਅੱਗ ਵੀ ਹੈਗੀ ਹੈ। ਇਸੇ ਤਰ੍ਹਾਂ ਸਾਗਰ ਪੰਡਾ ਪਾਇਆ, ਸਮੁੰਦਰ ਜਿਹੜਾ ਹੈ ਜਿਸ ਪਰਮੇਸ਼ਰ ਨੇ ਆਪਣੇ ਹੁਕਮ ਰੂਪੀ ਪੰਡ ਵਿੱਚ ਪਾਇਆ ਹੋਇਆ, ਆਪਣੇ ਹੁਕਮ ਰੂਪੀ ਪੰਡ ਵਿੱਚ ਬੰਨਿਆ ਪਾਇਆ ਰੱਖਿਆ ਹੋਇਆ। ਚੰਦਰਮਾ ਅਤੇ ਸੂਰਜ ਦੋਵੇਂ ਸ਼੍ਰੀ ਘਰ ਵਿੱਚ ਵੀ ਹੈਗੇ, ਬ੍ਰਹਮੰਡ ਰੂਪ ਘਰ ਵਿੱਚ ਵੀ ਹੈਗੇ ਹੈ। ਇਹੋ ਜਿਹਾ ਗਿਆਨ ਤੱਤਿਆਂ ਨੇ ਵੀ ਪਾਇਆ ਨਹੀਂ ਹੈ। ਸਾਨੂੰ ਕਹਿੰਦਾ ਵੀ ਅਟਕਾ ਨਹੀਂ ਦਿੱਤਾ, ਉਹ ਨਹੀਂ ਦਿੱਤਾ ਤਾਂ ਲੁਟਾ ਦਿੱਤਾ ਹੈ। ਇਸ ਤਰ੍ਹਾਂ ਇਹ ਹਰ ਦੇ ਹਰ ਇੱਕ ਦੇ ਅੰਦਰ ਆਸਾ ਤ੍ਰਿਸ਼ਨਾ ਰੂਪੀ ਬਹੁਤ ਹੀ ਅੱਗ ਵੱਧ ਰਹੀ ਹੈ। ਜੇ 100 ਮਿਲ ਜਾਏ ਫਿਰ ਹਜ਼ਾਰ ਚਾਹੁੰਦਾ ਹੈ, ਜੇ ਹਜ਼ਾਰਾਂ ਮਿਲ ਜਾਣ ਫਿਰ ਲੱਖਾਂ ਚਾਹੁੰਦਾ ਹੈ, ਜੇ ਲੱਖਾਂ ਮਿਲ ਜਾਏ ਕਰੋੜਾਂ, ਅਤੇ ਅਰਬਾਂ ਖਰਬਾਂ ਤੋਂ ਵੀ ਪਾ ਕੇ ਤ੍ਰਿਪਤ ਨਹੀਂ ਹੁੰਦਾ। ਇਹ ਮੂਰਛਾ ਤੂੰ ਵਿਚਾਰ ਕੇ ਤਾਂ ਦੇਖ ਮਨ ਵਿੱਚ, ਜਿਹੜਾ ਤ੍ਰਿਸ਼ਨਾਲੂ ਪੁਰਸ਼ ਹੈ ਉਹਨੂੰ ਤਾਂ ਸੁਮੇਰ ਪਰਬਤ ਸੋਨੇ ਦਾ ਵੀ ਦੇ ਦਈਏ, ਉਹ ਥੋੜ੍ਹਾ ਜਿਹਾ ਜਾਣਦਾ ਹੈ। ਇਹ ਤ੍ਰਿਸ਼ਨਾ ਦਾ ਜਿਹੜਾ ਪੇਟ ਹੈ ਆਕਾਸ਼ ਦੇ ਨਾਲੋਂ ਵੀ ਬਹੁਤ ਵੱਡਾ ਜ਼ਿਆਦਾ ਹੈ। ਇਸ ਤਰ੍ਹਾਂ ਬਨਸਪਤੀ ਵਾਂਗੂ ਆ, ਜਿਵੇਂ ਟਾਹਣੀਆਂ ਹੁੰਦੀਆਂ ਬਿਰਸ਼ਾਂ ਦੀਆਂ, ਇਸ ਤਰ੍ਹਾਂ ਪੁੱਤਰ ਧੀ ਹੈ, ਰਿਸ਼ਤੇਦਾਰ ਸਾਕ ਸੰਬੰਧੀ ਹੈ। ਜਿਉਂ ਜਿਉਂ ਜਿਵੇਂ ਬਿਰਸ਼ ਵੱਡਾ ਹੁੰਦਾ, ਉਹਦੀਆਂ ਟਾਹਣੀਆਂ ਟਾਹਣੇ ਵੱਧਦੇ ਹੈ, ਇਸ ਤਰ੍ਹਾਂ ਜਿਵੇਂ ਜਿਵੇਂ ਸਰੀਰ ਵੱਧਦਾ ਬਿਰਸ਼ ਵਾਂਗੂ, ਇਵੇਂ ਪੁੱਤਰ ਪੁੱਤੀਆਂ ਹੋਰ ਸਿਸ਼ਤੇ ਰਾਤ ਦੇ ਵੱਧਦੇ ਦਰਖਤ ਦੇ ਟਾਹਣੀਆਂ ਟਾਹਣਿਆਂ ਵਾਂਗ। ਜਿਨ੍ਹਾਂ ਨੇ ਪਰਮੇਸ਼ਰ ਨੂੰ ਸਮੁੰਦਰ ਨੂੰ ਆਪਣੇ ਮੁੰਡ ਵਿੱਚ ਪਾ ਲਿਆ, ਆਪਣੇ ਵੱਸ ਵਿੱਚ ਕਰ ਲਿਆ, ਉਹ ਅਸਲੀ ਮਹਾਨ ਹਨ। ਨਹੀਂ ਤਾਂ ਇਹ ਵੱਧਾ ਹੋਇਆ ਇਹਨਾਂ ਵਿੱਚ ਹੀ ਫਸਿਆ ਹੋਇਆ ਰਾਤ ਦਿਨ ਬਤੀਤ ਕਰੀ ਜਾਂਦਾ ਹੈ। ਇਸ ਕਰਕੇ ਜਿਹੜਾ ਸਮੁੰਦਰ ਰੂਪ ਪਰਮਾਤਮਾ ਹੈ, ਜਿਹੜਾ ਉਹਨੂੰ ਆਪਣੇ ਸਰੀਰ ਵਿੱਚ ਪਿੰਡ ਵਿੱਚ ਪਾ ਲੈਂਦਾ ਹੈ, ਜਾਂ ਸਰੀਰ ਰਾਹੀਂ ਜਪਤ ਕਮਾਈ ਕਰਕੇ ਪ੍ਰਾਪਤ ਕਰ ਲੈਂਦਾ, ਉਹ ਮੁਕਤ ਹੋ ਜਾਂਦਾ, ਛੁੱਟ ਜਾਂਦਾ ਹੈ। ਇਸ ਤਰ੍ਹਾਂ ਸੁਣ ਕੇ ਮੂਲ ਚੰਦ ਚੁੱਪ ਹੋ ਗਿਆ ਹੈ। ਫਿਰ ਰਾਮ ਹੇ ਸ਼ਿਆਮਾ ਬੋਲ ਪਿਆ ਹੈ। ਫਿਰ ਇਹਦੇ ਪਰਸਾਏ ਮਹਾਰਾਜ ਕਹਿੰਦੇ ਵੀ ਤੂੰ ਕਹਿੰਦਾ ਵੀ ਜੰਗਲ ਦੀ ਜਾਣ ਦੀ ਕੀ ਲੋੜ ਹੈ, ਘਰੇ ਬੈਠ ਕੇ ਰਾਮ ਰਾਮ ਸਿਮਰਿਆ ਜਾ ਸਕਦਾ ਹੈ, ਉਹ ਸਾਰੇ ਥਾਵਾਂ ਵਿੱਚ ਘਰੇ ਹੀ ਹੈਗਾ ਹੈ। ਇਹ ਕਹਿਣਾ ਹੀ ਕਹਿਣਾ ਹੈ, ਰਾਮ ਸਾਰੇ ਰਵਿਆ ਹੋਇਆ ਸਾਣੀ ਜਾਣਿਆ ਜਾਏ। ਸਹੀ ਰੂਪ ਵਿੱਚ ਇੱਕ ਜਿਹੜੀ ਮਾਇਆ ਹੈ ਉਹਦਾ ਤਿਆਗ ਕਰਨ ਨੂੰ ਪੇ ਭੋਗ ਪਾ ਦੇਣਾ ਕਰੇ, ਉਹਨੂੰ ਸੰਭਾਵਿਤ ਕਰ ਦੇ। ਜਾਇਨ ਮਾਇਆ ਦਾ ਤਿਆਗ ਕਰਨ ਨੂੰ ਅਵਤਾਰਤਾ ਨਾਲ ਇਹਨੂੰ ਧਰਮ ਦੇ ਅਰਥ ਲਾਖੇ ਲਾ ਦੇਵੇ, ਇਸ ਤਰ੍ਹਾਂ ਇਹਦੇ ਨਾਲ ਭੋਗ ਕਰੇ, ਇਹਦੇ ਨਾਲ ਧਰਮ ਦੇ ਲੇਖੇ ਲਾ ਕੇ ਸੁੱਖ ਮਾਣੇ ਦਾਨੀ ਬਣ ਕੇ ਜਸ ਲਵੇ। ਜਿਹੜਾ ਇਹ ਮਾਇਆ ਦਾ ਭੋਗ ਪਾ ਦਿੰਦਾ ਹੈ, ਤਿਆਗ ਕਰਦਾ, ਉਹਦੇ ਲੱਖਣ ਇਹ ਜਾਣੇ ਜਾਂਦੇ, ਔਰ ਖਿਮਾ ਰੂਪੀ ਧਨ ਬਹੁਤਾ ਇਕੱਠਾ ਕਰਦਾ ਹੈ, ਹਮੇਸ਼ਾ ਸਹਾਰਨ ਸ਼ਕਤੀ ਰੱਖਦਾ ਹੈ। ਇਸ ਤਰ੍ਹਾਂ ਸੁਣ ਕੇ ਫਿਰ ਮੂਲ ਚੰਦ ਨੇ ਕਿਹਾ, ਇਹਨਾਂ ਨੇ ਕੁਝ ਸੁਣਨਾ, ਆਪਾਂ ਚੱਲੀਏ, ਕਿਉਂ ਮਗਜ ਮਾਰਦੇ। ਮਹਾਰਾਜ ਨੇ ਕਿਹਾ ਵੀ ਹਾਂ ਠੀਕ ਹੈ ਨਾ, ਆਹ ਜਿਹੜੇ ਕੋਈ ਸਾਖ ਸੰਬੰਧੀ ਹੈ, ਪੁੱਤਰ ਧੀ ਹੈ, ਜਦੋਂ ਬੁੱਢਾ ਹੋ ਜਾਂਦਾ ਇਹ ਕਿਹਾ ਦਾ ਨਹੀਂ ਸੁਣਦੇ, ਨਾ ਕਦਾ ਪਿਤਾ ਮੰਨਦੇ। ਜਿਹੜਾ ਪਾਲਿਆ ਪੁਰਸਾ ਪੁੱਤਰਾਂ ਨੂੰ ਹੁੰਦਾ ਵੀ ਤੁਹਾਨੂੰ ਆਹ ਖੁਆਇਆ, ਕਹਿੰਦੇ ਕੋਈ ਨਹੀਂ ਮੰਨਦੇ ਬੁੱਢੇ ਦਾ। ਪਰ ਫਿਰ ਵੀ ਕਹਿੰਦੇ ਬਜ਼ੁਰਗ ਦਾ ਉਹਨਾਂ ਨਾਲ ਹੀ ਨਿਵਾਸ ਹੁੰਦਾ, ਉਹਨਾਂ ਵਿੱਚ ਹੀ ਹੁੰਦਾ, ਹੁੰਦਾ ਉਹਨਾਂ ਨੂੰ ਆਪਣੇ ਜਾਣਦਾ ਹੈ। ਇਸ ਤਰ੍ਹਾਂ ਜਿਹੜੇ ਅੰਦਰਲੇ ਕਹਿੰਦੇ ਪੁੱਤਰ ਧੀਆਂ ਵਾਂਗ ਗਿਆਨ ਅੰਦਰੇ, ਜਿੰਨਾ ਮਰਜ਼ੀ ਇਹਨਾਂ ਨੂੰ ਵਿਸ਼ੇ ਪਦਾਰਥ ਸ਼ਿਕਾਈ ਜਾਈਏ, ਇਹ ਕਹਿੰਦੇ ਗੱਲ ਹੀ ਨਹੀਂ ਸੁਣਦੇ। ਫਿਰ ਵੀ ਤੁਸੀਂ ਹੁਣ ਤਿਰਪਤ ਹੋ ਜਾਓ, ਨਾ ਕਿਹਾ ਹੋਇਆ ਉਪਦੇਸ਼ ਮੰਨਦੇ, ਇਹ ਸਿਆਣੇ ਨਹੀਂ ਬਣਦੇ। ਫਿਰ ਵੀ ਇਹਨਾਂ ਇੰਦਰੀਆਂ ਨਾਲ ਹੀ ਦਾ ਨਿਵਾਸ ਹੁੰਦਾ, ਉਹਨਾਂ ਦੇ ਮਗਰ ਹੀ ਲੱਗਦਾ। ਪਦਾਰਥ ਪਾ ਕੇ ਮਨ ਦਾ ਸੁਭਾਅ ਹੈ, ਕਹਿੰਦੇ ਵਿੱਚ ਧੋਲਾ ਭਾਰਾ ਹੋ ਜਾਂਦਾ ਹੈ, ਚਲਾ ਜਾਏ ਅਤੇ ਫਿਰ ਮਸਤਿਕ ਜਿੰਨਾ ਮਨ ਮੁਰਝਾ ਜਾਂਦਾ, ਨਿੱਕਾ ਜਿਹਾ ਬਣ ਜਾਂਦਾ ਹੈ। ਮਹਾਰਾਜ ਕਹਿੰਦੇ ਇਸ ਕਰਕੇ ਜੇ ਪਰਮੇਸ਼ੁਰ ਨੂੰ ਪ੍ਰਾਪਤ ਕਰਨਾ, ਮਨ ਨੂੰ ਸੁਧਾਰਨਾ, ਫਿਰ ਜਿਹੜੇ ਵਾਹਿਗੁਰੂ ਦੇ ਦਾਸ ਹਨ ਉਹਨਾਂ ਦਾ ਦਾਸ ਹੋਣਾ ਚਾਹੀਏ। ਇਸ ਤਰ੍ਹਾਂ ਸਭ ਉਪਦੇਸ਼ ਦੀ ਬਖਸ਼ਿਸ਼ ਆਪ ਜੀ ਨੇ ਇਹ ਦੋਹਾਂ ਨੂੰ ਕੀਤੀ। ਮੂਲ ਚੰਦ ਦੇ ਤੋਂ ਉੱਪਰ ਕੋਈ ਅਸਰ ਨਹੀਂ ਹੋਇਆ ਹੈ, ਪਰ ਜਿਹੜਾ ਬ੍ਰਹਮਣ ਸਿਆ ਮੈਂ ਉਹਦੇ 'ਤੇ ਅਸਰ ਪੈ ਗਿਆ। ਉਹ ਤਾਂ ਚੱਟ ਮਹਾਰਾਜ ਦੇ ਚਰਨੀ ਪੈ ਗਿਆ, ਕਹਿੰਦੇ ਮਹਾਰਾਜ ਮਨ ਨੂੰ ਬਖਸ਼ੋ। ਜਦੋਂ ਇਹਨੇ ਚਰਨਾਂ 'ਤੇ ਨਮਸਕਾਰ ਕੀਤੀ ਹੈ, ਦੀਨਤਾ ਨਿਮਰਤਾ ਦਿਖਾਈ ਹੈ, ਮੇਰ ਦੀ ਨਿਗਾਹ ਕਰ ਦਿੱਤੀ, ਇਹਦਾ ਤੀਸਰਾ ਗਿਆਨ ਦਾ ਨੇਤਰ ਖੋਲ੍ਹ ਦਿੱਤਾ ਹੈ, ਮਨ ਬਿਰਤੀ ਜੋੜ ਦਿੱਤੀ, ਉਹ ਸਸਵੈ ਸਰੂਪ ਦੇ ਵਿੱਚ ਨਿਹਾਲ ਕਰ ਦਿੱਤਾ ਹੈ। ਇਸ ਤਰ੍ਹਾਂ ਇਹ ਸ਼ਾਮਾ ਬ੍ਰਹਮਣ ਨਿਹਾਲ ਹੋ ਕੇ ਆ ਗਿਆ। ਮੂਰ ਚੰਦ ਦਾ ਜੇ ਕੁਝ ਪਿਛਲਾ ਐਸਾ ਕਰਮ ਸੀ, ਅਖੀਰ 'ਤੇ ਜਾ ਕੇ ਇਹਨੇ ਵੀ ਸੁਧਰ ਜਾਣਾ ਹੈ, ਮਹਾਰਾਜ ਅੱਗੇ ਝੁੱਕ ਜਾਣਾ ਹੈ। ਇਸੇ ਤਰ੍ਹਾਂ ਕਾਲੂ ਜੀ ਨੇ ਵੀ ਮਹਾਰਾਜ ਅੱਗੇ ਝੁੱਕ ਜਾਣਾ ਹੈ, ਦੇਖ ਕੇ ਮਹਾਰਾਜ ਉਹ ਜਦੋਂ ਸੁਪਨੇ ਰਾਹੀਂ ਸਾਰਾ ਕੁਛ ਦਿਖਾਉਣਗੇ ਵੀ ਅਸਰਾਜ ਸਰੂਜੀ ਕਰਨ ਦੀ ਤੈਨੂੰ ਕੋਈ ਲੋੜ ਨਹੀਂ, ਤੇਰੇ ਬਜ਼ੁਰਗਾਂ ਤੇਰੇ ਖੀਰ ਕੜਾਹ ਦੀ ਇੱਛਾ ਨਹੀਂ ਰੱਖਦੇ। ਉਹ ਤਾਂ ਉੱਥੇ ਚਲੇ ਗਏ ਜਿੱਥੇ ਉਹਨਾਂ ਨੂੰ ਕੋਈ ਭੁੱਖ ਹੀ ਨਹੀਂ ਲੱਗਦੀ, ਚਾਹ ਨਾ ਨਹੀਂ ਰਹਿੰਦੀ ਹੈ। ਕਹਿੰਦਾ ਜੀ ਦਿਖਾਓ, ਮਹਾਰਾਜ ਨੇ ਦਿਖਾ ਦਿੱਤਾ ਸੀ। ਫਿਰ ਕਹਿੰਦਾ ਜੀ ਉੱਥੇ ਛੇਤੀ ਦੇ ਕੇ ਭੇਜੋ ਮੈਨੂੰ। ਮਹਾਰਾਜ ਕਹਿੰਦੇ ਉੱਥੇ ਵੀ ਚਲਾ ਜਾਏਗਾ। ਫਿਰ ਇਸ ਤਰ੍ਹਾਂ ਅੱਖਾਂ ਨਾਲ ਦੇਖ ਕੇ ਸ਼ਰਧਾ ਆ ਗਈ। ਇਹ ਕਹਿਣ ਲੱਗਿਆ ਮਹਾਰਾਜ ਜਿਵੇਂ ਬਾਕੀ ਲੋਕਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕਰਦੇ, ਹੁਣ ਮੈਨੂੰ ਵੀ ਦਿਓ। ਤੁਸੀਂ ਤਾਂ ਪਰਮੇਸ਼ਰ ਰੂਪ ਹੈ, ਮੈਂ ਤੁਹਾਨੂੰ ਬੱਚਾ ਸਮਝ ਕੇ ਬਹੁਤ ਅਫਸਲਾ ਬੋਲਦਾ, ਬਖਸ਼ੋ ਜੀ। ਫਿਰ ਇਹਨੂੰ ਗਿਆਨ ਦੀ ਬਖਸ਼ਿਸ਼ ਕਰ ਦਿੱਤੀ ਸੀ। ਇਸ ਤਰ੍ਹਾਂ ਅੱਗੇ ਸਾਰੇ ਪ੍ਰਸੰਗ ਆਉਣਗੇ। ਜਿਵੇਂ ਵਾਪਸ ਪਰਤ ਆਏ ਅਤੇ ਉਹ ਮੁਰਦ ਘਾਟ ਵਾਲੀ ਜਗ੍ਹਾ ਮਹਾਰਾਜ ਉਸੇ ਤਰ੍ਹਾਂ ਬੈਠੇ ਹੈ, ਅਤੇ ਜਿਹੜੇ ਕੋਈ ਮਰੇ ਹੋਏ ਹੈ, ਅਵਗਤ ਗਏ ਹੋਏ ਹੈ, ਨਰਕਾਂ ਵਿੱਚ ਗਏ ਹੈ, ਜਿਹਦੇ 'ਤੇ ਚਰਨ ਛੋਛ ਹੋ ਜਾਂਦਾ, ਉਹੀ ਨਰਕਾਂ ਵਿੱਚੋਂ ਨਿਕਲ ਕੇ ਸੱਚ ਕੇ ਜਾ ਜਾਂਦਾ, ਉਤਰ ਜਾਂਦਾ ਹੈ। ਜਿਵੇਂ ਮਹਾਰਾਜ ਉੱਥੇ ਵਿਚਰਦੇ ਹੋਏ ਮੁੱਖ ਤੋਂ ਕਹਿੰਦੇ ਹੈ ਕਿਸੇ ਨੂੰ ਹੋਰ ਨੂੰ ਨਿਹਾਲ ਕਰਨਾ, ਉਹ ਸਬੱਬ ਮਹਾਰਾਜ ਬਣਾ ਲੈਂਦੇ ਸੀ। ਕਿਤੇ ਭਾਈ ਮਰਦਾਨਾ ਜੀ ਰਾਹੀਂ ਬਣਾ ਲੈਂਦੇ ਸੀ, ਕਿਤੇ ਆਪ ਕੁਝ ਕਰ ਲੈਂਦੇ ਸਨ। ਮੁੱਖ ਤੋਂ ਐਸਾ ਵੈਸਾ ਬਚਨ, ਜਿਸ ਤਰ੍ਹਾਂ ਆਪ ਹਰਿਦੁਆਰ ਗਏ, ਉੱਥੇ ਉਹ ਗੰਗਾ ਦੇ ਵਿੱਚ ਵੜ ਗਏ, ਲੋਕ ਚੜ੍ਹਦੀ ਤਰਫ ਨੂੰ ਪਾਣੀ ਜਾ ਦਿੰਦੇ ਸੀ, ਮਹਾਰਾਜ ਸ਼ਿਵ ਦੀ ਤਰਫ ਲੱਗ ਗਏ ਮਾਰਨ। ਉਹ ਦੇਖ ਕੇ ਫਿਰ ਕਹਿਣ ਲੱਗੇ ਜੀ ਆਹ ਤੁਸੀਂ ਕੀ ਕਰਦੇ ਹਾਂ? ਮਹਾਰਾਜ ਕਹਿੰਦੇ ਆਹ ਤੁਸੀਂ ਕੀ ਕਰਦੇ ਹਾਂ? ਕਹਿੰਦੇ ਜੀ ਅਸੀਂ ਤਾਂ ਸੂਰਜ ਨੂੰ ਪਾਣੀ ਦਿੰਦੇ ਹਾਂ। ਮਹਾਰਾਜ ਕਹਿੰਦੇ ਸੂਰਜ ਪਾਣੀ ਲੈ ਕੇ ਕੀ ਕਰੂਗਾ? ਕਹਿੰਦੇ ਜੀ ਉਹ ਅੱਗੇ ਪਿਤਰਾਂ ਨੂੰ ਦੇ ਦੇਊਗਾ, ਸਾਡੇ ਪਿੱਤਰ ਤਿਰਪਤ ਹੋ ਜਾਣਗੇ, ਰੱਜ ਜਾਣਗੇ। ਮਹਾਰਾਜ ਕਹਿੰਦੇ ਵੀ ਅਸੀਂ ਵੀ ਆਪਣੀ ਖੇਤੀ ਨੂੰ ਤਿਰਪਤ ਕਰਦੇ ਹਾਂ। ਅਸੀਂ ਰੋਜ਼ ਜਦੋਂ ਇਸ਼ਨਾਨ ਕਰਦੇ ਹਾਂ, ਜਦੋਂ ਆਏ ਹਾਂ ਉੱਥੇ ਖੇਤ ਬੀਜ ਕੇ ਆਏ ਹਾਂ, ਉੱਚੇ ਥਾਂ ਹੈ, ਰੇਤਲਾ ਸਥਾਨ ਹੈ, ਜਦੋਂ ਰੋਜ਼ ਇੱਥੋਂ ਪਾਣੀ ਦੇ ਦਿੰਦੇ। ਕਹਿੰਦਾ ਜੀ ਇਹ ਤਾਂ ਇੱਥੇ ਡੁੱਲੀ ਜਾਂਦਾ, ਇਹ ਤਾਂ ਤੁਹਾਡੀ ਜਿਹੜੀ ਕਿਰਤ ਨਿਸ਼ਫਲ ਹੈ, ਇਹ ਤਾਂ ਨਹੀਂ ਤੁਹਾਡਾ ਖੇਤ ਨਹੀਂ ਰਵਣਾ। ਮਹਾਰਾਜ ਕਹਿੰਦੇ ਵੀ ਸਾਡਾ ਖੇਤ ਤਾਂ ਧਰਤੀ 'ਤੇ ਹੈ, ਤੁਹਾਡੇ ਤਾਂ ਪਿੱਤਰੋਂ ਉੱਪਰ ਬਹੁਤ ਦੂਰ ਕਿਤੇ ਹੈ, ਤੁਹਾਡਾ ਪਾਣੀ ਵੀ ਇੱਥੇ ਹੀ ਡਿੱਗੀ ਜਾਂਦਾ, ਤੁਹਾਡਾ ਕਿਹੜਾ ਜਾਂਦਾ ਹੈ? ਜੇ ਸਾਡੇ ਨਹੀਂ ਖੇਤ ਰੰਮਦੇ ਤਾਂ ਫਿਰ ਤੁਹਾਡਾ ਵੀ ਪਾਣੀ ਦਿੱਤਾ ਬਜ਼ੁਰਗਾਂ ਨੂੰ ਨਹੀਂ ਜਾਣਾ। ਕਿਸੇ ਨੂੰ ਗੱਲ ਨਹੀਂ ਆਈ, ਚੁੱਪ ਹੋ ਗਏ। ਉਸੇ ਤਰ੍ਹਾਂ ਫਿਰ ਮਹਾਰਾਜ ਉਹ ਪਾਣੀ ਜਿਹਾ ਝੱਟੀ ਗਏ। ਇਸੇ ਤਰ੍ਹਾਂ ਫਿਰ ਉਹ ਜਦੋਂ ਕੁਰਕਸ਼ੇਤਰ ਗਏ, ਉਦੋਂ ਰਾਜੇ ਪੁੱਤਰ ਰਾਜੇ ਦੇ ਪੁੱਤਰ ਨੂੰ ਬਹਾਨਾ ਜਿਹਾ ਬਣਾ ਲਿਆ। ਉਹਨੂੰ ਕਹਿੰਦੇ ਵੀ ਆਹ ਹਰਨ ਜਿਹਾ ਜਿਹੜਾ ਮਾਰ ਕੇ ਲਿਆ, ਇਹਨੂੰ ਇੱਥੇ ਰਹਿਣਾ, ਉਹ ਤੂੰ ਆ ਜਾ ਨਿਕਲਿਆ। ਸਾਰੇ ਔਖੇ ਹੋ ਗਏ ਵੀ ਤੂੰ ਗ੍ਰਹਿਣ ਲੱਗਿਆ, ਇਹ ਕਿਉਂ ਕਰਿਆ ਹੈ? ਗੱਲ ਪੈ ਗਈ। ਨਾਰਾ ਕਹਿੰਦੇ ਵੀ ਜੇ ਤਾਂ ਵਿਚਾਰ ਨਾਲ ਗੱਲ ਕਰਨੀ ਹੈ, ਫਿਰ ਤਾਂ ਜਿਵੇਂ ਮਰਜ਼ੀ ਕਰੋ, ਤਿਆਰ ਹੈ। ਅਤੇ ਬਾਕੀ ਹੈ ਡਾਂਗ ਡੂੰਗ ਗੁੱਸਾ ਕਰਨਾ, ਫਿਰ ਤੈਨੂੰ ਕੁਛ ਤੁਹਾਨੂੰ ਅਸੀਂ ਕੁਝ ਨਹੀਂ ਕਹਿੰਦੇ। ਇੱਕ ਨਾਨੋ ਪੰਡਿਤ ਸੀ, ਉਹ ਚਾਰ ਅੱਖਰ ਪੜ੍ਹ ਕੇ ਭਵਿੱਖਤ ਪੁਰਾਣ ਵਿੱਚੋਂ ਵੀ ਕਲਯੁਗ ਦੇ ਜਦੋਂ 5000 ਸਲਾ ਬੀਤੂਗਾ, ਨਾਨਕ ਨਾਮ ਦਾ ਅਵਤਾਰ ਆਊਗਾ। ਇਹੀ ਆਪਣੇ ਆਪ ਨੂੰ ਨਾਨਕ ਕਹਾ ਰਿਹਾ ਸੀ, ਹੈ ਨਾਨੂ ਸੀ ਇਹਦਾ ਨਾਂ। ਇਹਨੂੰ ਫਿਰ ਸਾਰਿਆਂ ਦੇ ਅੱਗੇ ਕਰ ਦਿੱਤਾ ਸੀ ਵੀ ਤੂੰ ਮਹਾਰਾਜ ਨਾਲ ਗੱਲ ਕਰ। ਫਿਰ ਉਹ ਮਹਾਰਾਜ ਨੇ ਇਹਨੂੰ ਸਮਝਾਇਆ, ਕਹਿੰਦੇ ਉਹ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣਾ, ਮਾਸ ਕਿਉਂ ਰਹਿੰਦੇ ਹੈ, ਮਾਸ ਕਿਉਂ ਹੈ ਝਗੜਦੇ ਹੈ? ਜਿਹੜੀ ਗਿਆਨ ਧਿਆਨ ਦੀ ਗੱਲ ਉਹ ਤਾਂ ਤੁਸੀਂ ਜਾਣਦੇ ਨਹੀਂ, ਕੌਣ ਮਾਸ ਕੌਣ ਸਾਗ ਕਹਾਵੇ, ਕਿਹੜਾ ਮਾਸ ਕਿਹਾ ਜਾਂਦਾ, ਕਿਹਨੂੰ ਸਾਗ ਕਿਹਾ ਜਾਂਦਾ? ਧਰਮ ਦੀ ਕਿਰਤ ਕਰਕੇ, ਹੱਕ ਸੱਚ ਦੀ ਕਮਾਈ ਕਰਕੇ ਖਾਣਾ ਸਾਗ ਦਾ ਖਾਣਾ ਹੈ। ਆਹ ਮਰਕ ਭਗ ਨੂੰ ਲੁੱਟ ਪੁੱਟ ਕੇ ਖੂਨ ਚੁੜ ਕੇ ਖਾਣਾ ਇਹੀ ਮਾਸ ਦਾ ਖਾਣਾ ਹੈ। ਇਹਦੇ ਵਿੱਚ ਪਾਪ ਸਮਾਏ ਆ, ਜਿਹੜੀ ਆ ਲੁੱਟ ਖਸੁੱਟ ਦੀ ਕਮਾਈ, ਇਹਦੇ ਵਿੱਚ ਸਾਰੇ ਪਾਪ ਸਮਾਏ ਹੋਏ ਹੈ। ਜਿਹੜੀ ਨੇਕ ਦੀ ਕਮਾਈ, ਇਹਦੇ ਵਿੱਚ ਸਾਰੇ ਪੁੰਨ ਸਮਾਏ ਹੋਏ। ਬਾਕੀ ਤੁਸੀਂ ਮਾਸ ਮਾੜਾ ਹੈ, ਮਾਸ ਮਾੜਾ ਕਹੀ ਜਾਂਦੇ, ਮਾਸ ਕਿੱਥੇ, ਮਾਸ ਤਾਂ ਹਰ ਪਾਸੇ ਚੰਗਾ ਪ੍ਰਦਾਨ ਹੋ ਰਿਹਾ, ਤੁਹਾਡੇ ਪੁੱਤਰ ਧੀਆਂ ਮਾਸ ਦੇ ਹੀ ਹੈ, ਤੁਹਾਡਾ ਸਿਰਾ ਸਰੀਰ ਵੀ ਨਾਨੂ ਮਾਸ ਦੇ ਹੀ ਬਣਿਆ ਹੋਇਆ ਮਾੜਾ ਹੈ, ਤੇਰੀ ਘਰ ਵਾਲੀ ਜਿਹੜੀ ਪਤਨੀ ਉਹ ਵੀ ਮਾਸ ਦੀ ਹੈ, ਮਾੜੀ ਹੈ। ਇਸ ਤਰ੍ਹਾਂ ਇਹੋ ਜਿਹੇ ਜਿਹੜੇ ਵੀ ਮਾਸ ਤੂੰ ਜਿਹਨੂੰ ਕਹਿੰਦਾ ਮਾੜਾ, ਉਹ ਮਾੜਾ ਨਹੀਂ ਹੈ, ਮਾਸ ਤਾਂ ਹਰ ਪਾਸੇ ਪ੍ਰਧਾਨ ਹੈ। ਵਿਆਹ ਸ਼ਾਦੀ ਕਰੀਏ ਉੱਥੇ ਮਾਸ 'ਤੇ ਹੀ ਸਾਰੇ ਰਿਸ਼ਤੇਦਾਰ ਆਉਂਦੇ ਹੈ, ਮਾਮੇ ਚਾਚੇ ਤਾਏ ਨਾਨੀ ਨਾਨੀਆਂ ਮਾਸੜ ਭੂਆ ਸਾਰੇ ਮਾਸ ਦੇ ਸਰੀਰ ਬਣੇ ਹੈ। ਕਹਿੰਦੇ ਜਦੋਂ ਮਾਸ ਹੁੰਦਾ ਉੱਥੇ ਪ੍ਰਧਾਨ ਹੁੰਦਾ ਹੈ ਮਾਸ, ਤੂੰ ਕਿਵੇਂ ਕਹਿੰਦਾ ਮਾਸ ਮਾੜਾ ਹੈ, ਮਾਸ ਤਾਂ ਹਰ ਪਾਸੇ ਹੈ, ਮਾਸ ਤੋਂ ਬਿਨਾਂ ਤਾਂ ਵਿਆਹ ਹੀ ਨਹੀਂ ਹੁੰਦਾ, ਜਾਣੀ ਸਾਗ ਸੰਬੰਧੀ ਜੇ ਨਾ ਇਕੱਠੇ ਹੋਣ ਨਹੀਂ ਹੁੰਦਾ ਹੈ। ਇਸ ਤਰ੍ਹਾਂ ਬਾਕੀ ਭਲਾ ਅਸੀਂ ਤਾਂ ਮਾਸ ਨੂੰ ਮਾੜਾ ਕਹੀਏ, ਅਸੀਂ ਤਾਂ ਕਹਿੰਦੇ ਹਾਂ ਵੀ ਜਿਹੜਾ ਪ੍ਰਸ਼ਾਦਾ ਹੈ ਉਹ ਜਦ ਖਾਧਾ ਤਨ ਪੀੜੀਆ ਮਨ ਮੈਂ ਚਲਾ ਵਿਕਾਰ ਵੀ ਉਹ ਨਹੀਂ ਖਾਣਾ ਚਾਹੀਦਾ। ਤੁਹਾਡੇ ਤਾਂ ਬੜੇ ਬੜੇ ਦੇਵਤੇ ਖਾਂਦੇ ਹੈ ਮਾਸ, ਕੋਈ ਕਾਲੀ ਝੋਟਾ ਖਾਂਦੀ ਹੈ, ਇਸ ਤਰ੍ਹਾਂ ਦੂਜੇ ਵੀ ਬਲੀਆਂ ਲੈਂਦੇ ਆ ਦੇਵੀ ਦੇਵਤੇ ਨਾ ਮਾਸ ਬੱਕਰਿਆਂ ਛਤਰੀਆਂ ਦੀ, ਅਤੇ ਤੁਸੀਂ ਕਿਵੇਂ ਕਹਿੰਦੇ ਹੋ ਜਗ ਜੋਗ ਜੋ ਕਰਦਾ ਗੈਂਡਾ ਮਾਰ ਹੋਮ ਜਗ ਕੀਏ, ਗੈਂਡੇ ਪਸ਼ੂ ਨੂੰ ਮਾਰ ਕੇ ਹੋਮ ਜਗ ਕੀਤੇ ਜਾਂਦੇ ਹੈ, ਇਹ ਦੇਵਤਿਆਂ ਦੀ ਬਾਣੀ ਕਹਿੰਦੀ, ਵੇਦ ਬਾਣੀ ਕਹਿੰਦੀ ਹੈ, ਉਹ ਇਹਨੂੰ ਕੋਈ ਗੱਲ ਨਹੀਂ ਆਈ ਹੈ। ਇਹ ਕਹਿਣ ਲੱਗਾ ਜੀ ਤੁਸੀਂ ਤਾਂ ਪਰਚਾ ਕੀ ਧਰਿਆ ਹੈ, ਕਦੇ ਨਹੀਂ ਅਸੀਂ ਤਾਂ ਵਧੀਆ ਖੀਰ ਰਿੰਨ ਰਹੇ ਹਾਂ, ਵੀ ਅੱਜ ਸੂਰਜ ਗ੍ਰਹਿਣ ਲੱਗਿਆ ਸਾਰੇ ਵਿਚਾਰੇ ਭੁੱਖੇ ਹੈ, ਜਦੋਂ ਕੱਟੂਗਾ ਅਤੇ ਉਦੋਂ ਇਹਨਾਂ ਨੇ ਖਾਣ ਨੂੰ ਜੀ ਕਰਨਾ ਹੈ, ਇਸ ਕਰਕੇ ਆਹ ਵਿਚਾਰੇ ਜਿਹੜੇ ਆਏ ਇਹਨਾਂ ਨੂੰ ਕਿਹਾ ਵੀ ਤੁਸੀਂ ਖੀਰ ਬਣਾਓ, ਇਹਨਾਂ ਨੂੰ ਛਕਾਓ, ਇਹਨਾਂ ਦੀਆਂ ਆਸ਼ੀਰਵਾਦਾਂ ਲਾਓ, ਇਹ ਤੁਹਾਨੂੰ ਰਾਜ ਭਾਗ ਦੁਆਰਾ ਦਵਾ ਦੇਣਗੇ ਆਸ਼ੀਰਵਾਦਾਂ ਦੇ ਕੇ ਖਾ ਕੇ। ਢੱਕਣ ਜਾ ਚੱਕਿਆ ਅਤੇ ਉਹਦੇ ਵਿੱਚ ਆਪ ਜੀ ਨੇ ਤਸ਼ਮੀਰ ਦਿਖਾ ਦਿੱਤੀ, ਪੰਗਤਾਂ ਲਵਾ ਕੇ ਛਕਾ ਦਿੱਤਾ। ਮਹਾਰਾਜ ਜਦੋਂ ਕਿਸੇ ਨੂੰ ਸਿੱਖਿਆ ਦੇਣੀ ਹੈ, ਕਿਸੇ ਨੂੰ ਤਾਰਨਾ ਹੈ, ਉਹ ਬਹਾਨਾ ਬਣਾ ਲੈਂਦੇ ਸੀ। ਸੋ ਇਸੇ ਤਰ੍ਹਾਂ ਅੱਜ ਜਿਵੇਂ ਮਹਾਰਾਜ ਨੇ ਉਹ ਵੀ ਨਾ ਕੋਈ ਇੱਥੇ ਅਸਲੀ ਹਿੰਦੂ ਹੈ, ਨਾ ਕੋਈ ਅਸਲੀ ਇੱਥੇ ਮੁਸਲਮਾਨ ਹੈ, ਐਵੇਂ ਝੂਠੇ ਨਾਂ ਰਖਾਏ ਹੈ। ਗੱਬੇ ਕਹਿੰਦੇ ਮੈਂ ਪੱਕਾ ਮੁਸਲਮਾਨ ਹਾਂ, ਦੂਜਾ ਕਹਿੰਦਾ ਮੈਂ ਪੱਕਾ ਹਿੰਦੂ ਹਾਂ, ਕੋਈ ਮੁਸਲਮਾਨ ਨਹੀਂ ਇੱਥੇ, ਕੋਈ ਇੱਥੇ ਮੁਸਲਿਮ ਹਿੰਦੂ ਹੰਦੂ ਹੈ ਨਹੀਂ। ਉਹ ਜਿਵੇਂ ਕਾਜੀ ਚੱਲ ਕੇ ਆਇਆ ਮਹਾਰਾਜ ਨਾਲ ਗੱਲ ਕਰਨ ਲਈ, ਜਿਵੇਂ ਉਹਦੇ ਨਾਲ ਬਚਨ ਬਿਲਾਸ ਹੋਏ, ਉਹ ਅੱਜ ਦੇ ਇਤਿਹਾਸ ਵਿੱਚ ਇਹ ਪ੍ਰਸੰਗ ਆ ਰਿਹਾ। ਅਪਰਣ ਮਿਲਕੇ ਸੁਣੀਏ ਜੀ, ਮੁਖ ਤੇ ਭਾਖ ਹੈ ਸਤ ਗੁਰ ਬੈਨਾ। ਗੁਰੂ ਮਹਾਰਾਜ ਨਾਲੇ ਤੋਂ ਮੁਰਦ ਘਾਟ ਵਿੱਚ ਸਿਵਿਆਂ ਵਿੱਚ ਫਿਰੀ ਤੁਰੀ ਜਾਂਦੇ ਹੈ, ਨਾਲੇ ਮੁਖੋਂ ਬਚਨ ਕਹੀ ਜਾਂਦੇ ਹੈ। ਨਾ ਹਿੰਦੂ ਕੋ ਤੁਰਕ ਨਾ ਹੈ ਨਾ, ਉੱਚੀ ਉੱਚੀ ਆਵਾਜ਼ ਨਾਲ ਕਹਿੰਦੇ ਵੀ ਅਸਲੀ ਨਾ ਕੋਈ ਇੱਥੇ ਹਿੰਦੂ ਹੈਗਾ, ਨਾ ਕੋਈ ਤੁਰਕ ਹੈਗਾ, ਮੁਸਲਮਾਨ ਹੈਗਾ ਹੈ। ਜਗ ਮੈਂ ਹਿੰਦੂ ਤੁਰਕ ਨਾ ਕੋ, ਆਜੇ ਸੱਚ ਤੋਂ ਪੁੱਛੋ, ਸੰਸਾਰ ਦੇ ਵਿੱਚ ਅਸਲੀ ਕੋਈ ਹਿੰਦੂ ਹੈ ਨਹੀਂ ਹੈ, ਨਾ ਕੋਈ ਮੁਸਲਮਾਨ ਹੈਗਾ ਹੈ। ਝੂਠੇ ਨਾਮ ਧਰਾਵੈ ਦੋ, ਕਹਿੰਦੇ ਦੋਹਾਂ ਨੇ ਨਾ ਜਿਹੜੇ ਆ ਝੂਠੇ ਮੂਠੇ ਜੇ ਕਹਾਏ ਹੋਸੇ, ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੈ, ਵੀ ਜਿਹੜਾ ਮੁਸਲਮਾਨ ਤਾਂ ਉਹ ਹੈ ਜਿਹੜਾ ਨਰਮ ਦਿਲ ਹੋਵੇ, ਇਹ ਅੰਤਰੋਂ ਹਿਰਦੇ ਦੇ ਅੰਦਰ ਪਾਪਾਂ ਦੀ ਵਿਕਾਰਾਂ ਦੀ ਮੈਲ ਧੋਲ ਮੈਲ ਦੋਵੇ, ਅਤੇ ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰ, ਜਿਸਦਾ ਦਰਸ਼ਨ ਕਿ ਛੇ ਸ਼ਾਸਤਰਾਂ ਵਿੱਚ ਅਪਾਰ ਸਰੂਪ ਲਿਖਿਆ ਨਾ ਵਾਹਿਗੁਰੂ ਦਾ, ਉਹਦੀ ਜੇ ਸਲਾਹਤਾ ਕਰਨ ਵਾਲਾ ਸਲਾਹੀ ਬਣੇ, ਸਲਾਹਤਾ ਕਰਨ ਵਾਲਾ ਜਿਹੜਾ ਪਰਮੇਸ਼ੁਰ ਉਹਦੀ ਸਲਾਹਨਾ ਕਰੇ, ਸਲਾਹਣ ਵਾਲਾ ਹੋ ਕੇ ਸਲਾਹੇ, ਆਹ ਪਰਮੇਸ਼ੁਰ ਦੀ ਸਲਾਹਗਾ ਕਰੇ, ਫਿਰ ਹੈ ਅਸਲੀ ਹਿੰਦੂ। ਜੇ ਦੇਵੀ ਦੇਵਤਿਆਂ ਦੀ ਸਲੋਤਾ ਕਰੇ, ਉਹਨਾਂ ਨੂੰ ਮੰਨੇ ਪੂਜੇ, ਫਿਰ ਕਾਹਦਾ ਹਿੰਦੂ ਹੈ? ਉਹ ਜਿਹੜਾ ਦਰਸ਼ਨਾਂ ਵਿੱਚ ਸ਼ਾਸਤਰਾਂ ਵਿੱਚ ਅਪਾਰ ਸਰੂਪ ਵਾਹਿਗੁਰੂ ਦਾ ਲਿਖਿਆ, ਉਹਦੀ ਸਲੋਤਾ ਕਰੇ ਸਲਾਉਣ ਵਾਲਾ ਹੋ ਕੇ, ਫਿਰ ਹੈ। ਨਹੀਂ ਤਾਂ ਹਿੰਦੂ ਕਹਿ ਕਰ ਹਿੰਦੂ ਆਵੇ, ਸੂਰਜ ਨੇ ਉਪੜ ਗਲ ਪਾਵੇ, ਸੂਰ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾਈ, ਖਰੀਆਂ ਮਹਾਰਾਜ ਨੇ ਸੁਣਾਈਆਂ। ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਇੱਥੇ ਸੰਸਾਰ ਦੇ ਵਿੱਚ ਅਸਲੀ ਨਾ ਕੋਈ ਮੁਸਲਮਾਨ ਨਾ ਕੋਈ ਹਿੰਦੂ, ਐਵੇਂ ਝੂਠੇ ਨਾਮ ਰਖਾਏ ਦੋਹਾਂ ਨੇ। ਕੋ ਕੋ ਨਰ ਹੈ ਨਿਕਟ ਸੁਣਤ ਹੈ, ਇਹ ਕੋਈ ਜਿਹੜਾ ਪੁਰਸ਼ ਹੈ ਨੇੜੇ ਜੇ ਕੇ ਸੁਣਦਾ ਵੀ ਆ ਗੁਰੂ ਨਾਨਕ ਸਾਹਿਬ ਜੀ ਕੀ ਕਹਿੰਦੇ ਹਨ। ਪੁਰ ਮਹਿ ਅਪਰਨ ਮਿਲਤ ਭਨਤ ਹੈ, ਜਿਹੜੇ ਪਿੰਡ ਦੇ ਲੋਕ ਉਹਨਾਂ ਨਾਲ ਮਿਲ ਕੇ ਉਹਨਾਂ ਨੂੰ ਵੀ ਇਹ ਕਹਿੰਦਾ ਵੀ ਗੁਰੂ ਨਾਨਕ ਕਹਿੰਦੇ ਹੈ ਨਾ ਕੋਈ ਹਿੰਦੂ ਹੈਗਾ ਇੱਥੇ, ਨਾ ਕੋਈ ਮੁਸਲਮਾਨ ਹੈ, ਐਵੇਂ ਝੂਠੇ ਨਾਮ ਇਹਨਾਂ ਨੇ ਰਖਾਏ ਆ ਦੋਹਾਂ ਨੇ। ਇਹ ਬਿਦ ਸੁਣੀ ਸਰਵਨ ਨੇ ਜਕਾਜੀ, ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ, ਜਿਹੜਾ ਸੁਲਤਾਨਪੁਰ ਦਾ ਕਾਜੀ ਸੀ ਨਾ ਨਵਾਬ ਦਾ ਫਤਵੇ ਲਾਉਣ ਵਾਲਾ, ਉਹਨੇ ਕੰਨਾਂ ਵਿੱਚ ਸੁਣ ਲਈ। ਗਵਨਿਓ ਨਿਕਟ ਵੇਖ ਤਨ ਪਾਜੀ, ਹਾਂ ਸਰੀਰ ਤੇ ਜਿਹੜਾ ਲਵਾਹ ਜਿਹਾ ਐਵੇਂ ਬਨੋਟੀ ਧਾਰਿਆ ਹੈ, ਅਸਲੀ ਕਾਜੀ ਤਾਂ ਹੈ ਨਹੀਂ ਸੀ, ਜਾਂ ਕਾਜੀ ਸੋ ਜੋ ਉਲਟੀ ਕਰੇ ਵੀ ਕਾਜੀ ਤਾਂ ਉਹ ਹੈ ਜਿਹੜੀ ਆਪਣੀ ਮਨ ਦੀ ਬਿਰਤੀ ਨੂੰ ਸੰਸਾਰ ਦੀ ਤਰਫੋਂ ਉਲਟ ਕਰਕੇ ਪਰਮੇਸ਼ਰ ਦੀ ਤਰਫ ਕਰ ਲਵੇ, ਪਰਮੇਸ਼ਰ ਦੀ ਤਰਫ ਬਿਰਤੀ ਲਾ ਲਏ, ਉਹ ਅਸਲ ਕਾਜੀ ਜਿਹੜਾ ਸੰਸਾਰ ਦੇ ਤਰਫ ਹੀ ਆਪਣੀ ਬਿਰਤੀ ਕਰੀ ਫਿਰਦਾ, ਇੱਧਰ ਹੀ ਫਸਿਆ ਫਿਰਦਾ, ਉਹ ਕਾਹਦਾ ਕਾਜੀ ਵੱਡੀਆਂ ਲਵੇ। ਇਸ ਤਰ੍ਹਾਂ ਜਿਹੜਾ ਨਿਆ ਸੱਚ ਦਾ ਨਿਆ ਨੂੰ ਗਵਾ ਦੇ, ਵੱਡੀ ਲੈ ਕੇ ਹੱਕ ਬਣਾਏ, ਜੇ ਕੋਈ ਪੁੱਛਿਆ ਤਾਂ ਪੜ੍ਹ ਸੁਣਾਏ, ਐਵੇਂ ਪੜ੍ਹ ਕੇ ਕਿਤਾਬ ਵਿੱਚੋਂ ਮਸਲਾ ਸੁਣਾ ਦੇਵੇ, ਸੋਕਾ ਦਾ ਕਾਜੀ। ਇਸ ਤਰ੍ਹਾਂ ਕਹਿੰਦੇ ਸਰੀਰ 'ਤੇ ਐਵੇਂ ਬਨੋਟੀ ਭੇਖ ਜਾ ਧਾਰਿਆ ਹੈ ਤੇ ਆ ਗਿਆ ਇਹ ਚੱਲ ਕੇ ਸਤਿਗੁਰਾਂ ਵੱਲ ਨੂੰ। ਕੁਛ ਕੁ ਮਨੁਜ ਤੇ ਸੰਗ ਸਿਧਾਰੇ, ਕੁਝ ਜਿਹੜੇ ਲੋਕ ਹਨ ਕਾਜੀ ਦੇ ਨਾਲ ਚੱਲ ਪਏ ਹਨ। ਵੈਸੇ ਸ੍ਰੀ ਗੁਰ ਆਨ ਨਿਹਾਰੇ, ਵੈਸੇ ਸ੍ਰੀ ਗੁਰ ਆਨ ਨਿਹਾਰੇ, ਜਿੱਥੇ ਗੁਰੂ ਮਹਾਰਾਜ ਬੈਠੇ ਉੱਥੇ ਆ ਕੇ ਕਾਜੀ ਨੇ ਵੇਖਿਆ ਹੈ। ਆਨਨ ਬੈਨ ਬਖਾਨਤ ਸੋ, ਕੀ ਵੇਖ ਰਿਹਾ ਹੈ ਮਹਾਰਾਜ? ਉਹੀ ਜਿਹੜਾ ਮੁੱਖੋਂ ਤੋਂ ਬਚਨ ਕਹੀ ਜਾ ਰਹੇ ਹੈ। ਨਾ ਹਿੰਦੂ ਕੋ ਤੁਰਕ ਨ ਕੋ, ਇੱਥੇ ਨਾ ਅਸਲੀ ਕੋਈ ਮੁਸਲਮਾਨ ਹੈਗਾ ਨਾ ਕੋਈ ਇੱਥੇ ਅਸਲੀ ਹਿੰਦੂ ਹੈ। ਦੋਹਰਾ ਨਿਕਟ ਬੈਸ ਕਾਜੀ ਕਹੇ, ਸਵੇਰੇ ਜਿਹੜਾ ਕਾਜੀ ਹੈ ਕੋਲ ਬੈਠ ਕੇ ਕਹਿਣ ਲੱਗਿਆ ਹੈ, ਅਸ ਕਸ ਕਰਤ ਬਖਾਨ, ਗੁਰੂ ਨਾਨਕ ਇਸ ਤਰ੍ਹਾਂ ਵੀ ਕਿਸ ਤਰ੍ਹਾਂ ਤੂੰ ਕਥਨ ਕਰੀ ਜਾ, ਕਿਉਂ ਆਖੀ ਜਾਨਾ? ਹਿੰਦੂ ਤੁਰਕ ਨ ਜਗਤ ਮੈਂ, ਕਹਿੰਦਾ ਸੰਸਾਰ ਦੇ ਵਿੱਚ ਕੋਈ ਹਿੰਦੂ ਨਹੀਂ ਹੈਗਾ ਨਾ ਕੋਈ ਮੁਸਲਮਾਨ ਹੈਗਾ, ਹਮ ਕਿਉਂ ਸਕ ਹੈ ਪਛਾਣ? ਅਸੀਂ ਤੇਰਾ ਜਿਹੜਾ ਕਿਹਾ ਹੋਇਆ ਬਚਨ ਹੈ ਇਹਨੂੰ ਕਿਵੇਂ ਸੱਚ ਪਛਾਣ ਸਕੀਏ, ਕਿਵੇਂ ਸੱਚ ਜਾਣ ਸਕੀਏ? ਚੌਪਈ ਜਹ ਤਹ ਜਗ ਮਹਿ ਦੀਸਤ ਸੋ, ਗੁਰੂ ਨਾਨਕ ਸਾਹਿਬ ਜਿੱਥੇ ਕਿੱਥੇ ਜਾਈਏ ਸੰਸਾਰ ਦੇ ਵਿੱਚ ਦੋਵੇਂ ਦਿਸਦੇ, ਹਿੰਦੂ ਮੁਸਲਮਾਨ ਨਰ ਦੋ, ਮੁਸਲਮਾਨ ਵੀ ਹੈਗੇ ਬੇਅੰਤ ਤੇ ਹਿੰਦੂ ਵੀ ਹੈਗੇ, ਦੋਵੇਂ ਹੈਗੇ। ਤੁਮਰੇ ਕਹਿਣ ਸੰਦੇਹ ਹਮਾਰੇ, ਤੁਹਾਡੇ ਕਹਿਣ ਕਰਕੇ ਵੀ ਮੇਰੇ ਮਨ ਵਿੱਚ ਸੰਸਾ ਜਾ ਉੱਠ ਖੜੋਤਾ ਹੈ। ਉੱਤਰ ਦੀਜੈ ਹਿਰਦੇ ਵਿਚਾਰੇ, ਗੁਰੂ ਨਾਨਕ ਸਾਹਿਬ ਹਿਰਦੇ ਵਿੱਚ ਸੋਚ ਵਿਚਾਰ ਕੇ ਮੈਨੂੰ ਤਸੱਲੀ ਬਖਸ਼ ਜਵਾਬ ਦੇਈਏ ਜੀ। ਲੋਕ ਬਿਲੋਕਤ ਸ੍ਰੀ ਗੁਰ ਓਰਾ, ਜਿਹੜਾ ਕਾਜੀ ਨੇ ਕਿਹਾ ਨਾ ਵੀ ਸਾਰੇ ਪਾਸੇ ਮੁਸਲਮਾਨ ਤੇ ਹਿੰਦੂ ਦਿਸ ਰਹੇ ਹੈ, ਤੁਸੀਂ ਕਿਵੇਂ ਕਹਿੰਦੇ ਇੱਥੇ ਹਿੰਦੂ ਤੇ ਮੁਸਲਮਾਨ ਨਹੀਂ ਹੈ? ਲੋਕ ਵੇਖ ਰਹੇ ਆ ਗੁਰੂ ਮਹਾਰਾਜ ਦੀ ਤਰਫ ਵੀ, ਕੀ ਹੋਣੇ ਦਿੰਦੇ ਉੱਤਰ ਇਸ ਨੂੰ? ਚਾਹੁੰਦੇ ਸਪੀਰ ਭਈ ਤੇ ਹਠੌਰਾ, ਉਹ ਸ਼ਮਸ਼ਾਨ ਘਾਟ ਦੇ ਵਿੱਚ ਚਾਰ ਸਪੇਰੇ ਮਹਾਰਾਜ ਦੇ ਬੜੀ ਲੋਕਾਂ ਦੀ ਭੀੜ ਹੋ ਗਈ ਹੈ। ਦਰਸ਼ਨ ਦਰਸਹ ਦੀਨ ਦਿਆਲਾ, ਇਹ ਤਾਂ ਜਿਹੜੇ ਸ਼ਰਧਾਲੂ ਲੋਕ ਹੈ ਦੀਨਾਂ ਤੇ ਦਿਆਲਤਾ ਕਰਨ ਵਾਲੇ, ਜੇ ਸਤਿਗੁਰੂ ਉਹਨਾਂ ਦੇ ਦਰਸ਼ਨ ਦਰਸਹ ਕੀ ਕਰਦੇ ਹਨ? ਜਿਨ ਕੀ ਸ਼ਰਧਾ ਤੇ ਦੁੱਖ ਟਾਲ, ਵਾਲਾ ਜਿਨ੍ਹਾਂ ਸ਼ਰਧਾਲੂਆਂ ਨੇ ਮਹਾਰਾਜ ਤੇ ਸ਼ਰਧਾ ਧਾਰਨ ਕੀਤੀ ਉਹਨਾਂ ਦੇ ਦੁੱਖ ਦੂਰ ਕਰ ਦਿੱਤੇ ਆਪ ਜੀ ਨੇ। ਕਾਜੀ ਬਚ ਸੁਣ ਪੰਕਜ ਵਦਨਾ ਮਹਾਰਾਜ ਕਵਲ ਵਰਗੇ ਮੁਖ ਤੋਂ ਕਹਿਣ ਲੱਗੇ ਲੈ ਵੀ ਕਾਜੀਆ ਸਾਡਾ ਬਚਨ ਸੁਣ ਲਾ। ਕੁਮਤ ਕਦਨ ਸੁਖ ਕਰੁਣਾ ਸਦਨਾ ਜੋ ਖੋਟੀ ਮਤ ਨੂੰ ਕੱਟਣ ਵਾਲੇ ਹੈ ਸੁਖ ਸੁਖ ਦੇ ਸੁਖਦੇਵੀ ਘਰ ਤੇ ਕਿਰਪਾ ਦੇਵੀ ਘਰ ਕਹਿਣ ਲੱਗੇ ਵੀ ਸੁਣ ਕਾਜੀਆ ਕਹਿਓ ਸਲੋਕ ਹੇਤ ਸਮਝਾਵਨ। ਇੱਕ ਜਿਹੜਾ ਮਾਝ ਰਾਗ ਦੇ ਵਿੱਚ ਸਲੋਕ ਇਸ ਨੂੰ ਸਮਝਾਉਣ ਵਾਸਤੇ ਸਤਿਗੁਰੂ ਨੇ ਕਿਹਾ ਮਤ ਮੰਦਨ ਸ਼ੁਭ ਮਾਰਗ ਪਾਵਨ। ਕਾਜੀ ਵਰਗੇ ਭੈੜੀ ਮਤ ਵਾਲੇ ਉਹਨਾਂ ਨੂੰ ਚੰਗੇ ਭਾਵ ਭਗਤੀ ਦੇ ਰਸਤੇ ਪਾਉਣ ਲਈ ਸਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸ਼ਕਲ। ਕਹਿੰਦੇ ਕਾਜੀਆ ਜਿਹੜਾ ਸਹੀ ਮਹਿਮਿਆਂ ਵਿੱਚ ਮੁਸਲਮਾਨ ਕਹਾਉਣਾ ਹੈ ਇਹ ਤਾਂ ਬਹੁਤ ਔਖਾ ਬੜਾ ਮੁਸ਼ਕਲ ਹੈ। ਜਾ ਹੋਏ ਤਾਂ ਮੁਸਲਮਾਨ ਕਹਾਵੇ। ਇਹ ਸਹੀ ਜਿਹੜਾ ਮੁਸਲਮਾਨ ਹੁੰਦਾ ਨਾ ਜੇ ਕੋਈ ਹੋਵੇ ਜਿਵੇਂ ਅਸੀਂ ਤੈਨੂੰ ਅੱਗੇ ਦੱਸਦੇ ਹਾਂ ਸਾਰੇ ਗੁਣ ਹੋਣ ਉਹਦੇ ਵਿੱਚ, ਫਿਰ ਜੇ ਕੋਈ ਐਸਾ ਹੋਵੇ ਤਾਂ ਮੁਸਲਮਾਨ ਕਹਾ ਸਕਦਾ ਅਖਵਾ ਸਕਦਾ ਹੈ। ਕਿਹੋ ਜਿਹਾ ਹੋਵੇ ਮੁਸਲਮਾਨ ਕਿਹੜੇ ਗੁਣ ਹੋਣ ਉਹ ਅੱਗੇ ਦੱਸਦੇ ਆਪ ਜੀ। ਅਵਲ ਔਲ ਦੀਨ ਕਰ ਮਿੱਠਾ। ਅਵਲ ਕੀ ਹੈ? ਸਭ ਤੋਂ ਪਹਿਲੇ ਔਲ ਦੀਨ ਕਰ ਮਿੱਠਾ, ਜਿਹੜੇ ਰੱਬ ਦੇ ਔਲੀਏ ਅਸੀਂ ਸੰਤ ਮਹਾਤਮਾ ਕਹਿ ਦਿੰਦੇ, ਮੁਸਲਮਾਨ ਜਿਹੜੇ ਕੋਈ ਇਸ ਤਰ੍ਹਾਂ ਦੇ ਮਹਾਤਮਾ ਲੋਕ ਫਕੀਰ ਲੋਕ ਉਹਨੂੰ ਔਲੀਏ ਕਹਿੰਦੇ ਹੈ। ਉਹ ਕਿਸੇ ਨੂੰ ਗੌਸ ਕਹਿ ਦਿੰਦੇ ਆ ਵੀ ਜਿਹੜੇ ਆਪਣੇ ਸ਼ਕਤੀ ਦੇ ਨਾਲ ਸਰੀਰ ਦੇ ਅੰਗਾਂ ਪ੍ਰਤੰਗਾਂ ਨੂੰ ਵੱਖਰੇ ਵੱਖਰੇ ਜੇ ਕਰਕੇ ਦਿਖਾ ਦੇਣ ਉਹਨਾਂ ਨੂੰ ਗੌਸ ਕਹਿ ਦਿੰਦੇ ਹੈ। ਇਸੇ ਤਰ੍ਹਾਂ ਜਿਹੜੇ ਕੋਈ ਸੰਤ ਮਹਾਤਮਾ ਉਹਨਾਂ ਨੂੰ ਉਹ ਔਲ ਕਹਿੰਦੇ ਨੇ, ਔਲੀਏ ਕਹਿ ਦਿੰਦੇ ਨੇ ਵੀ ਜਿਹੜੇ ਔਲੀਏ ਸੰਤ ਮਹਾਤਮਾ ਜੋ ਉਹਨਾਂ ਦਾ ਦੀਨ ਕੀ ਹੈ ਧਰਮ ਹੈ ਮਰਵ ਹੈ। ਸਭ ਤੋਂ ਪਹਿਲਾਂ ਕਹਿੰਦੇ ਉਹਨੂੰ ਮਿੱਠਾ ਕਰਕੇ ਪਿਆਰਾ ਕਰਕੇ ਜਾਣੇ ਮੰਨੇ। ਮੁਸ਼ਕਲ ਮਾਨਾ ਮਾਲ ਮਸਾਵੇ ਜੀ। ਮੁਸ਼ਕਲ ਮਾਨਾ ਮਾਲ ਮਸਾਵੇ ਵੀ ਜਿਹੜਾ ਮਾਨਾ ਕੀ ਹੈ ਮਾਣ ਹੈ, ਇਹਨੂੰ ਵਿਚਾਰ ਰੂਪੀ ਕੁੰਜੀ ਦੇ ਕੁਚੀ ਦੇ ਨਾਲ ਮਾਂਜਣਾ ਕਰੇ। ਇਹਨੂੰ ਵਿਚਾਰ ਰੂਪ ਕੁਚੀ ਦੇ ਨਾਲ ਜਿਹੜਾ ਮਾਣ ਰੂਪੀ ਮੈਲੇ ਨੂੰ ਮਾਂਜਣਾ ਕਰੇ, ਕੱਟਣਾ ਕਰੇ, ਮਾਣ ਨੂੰ ਖਤਮ ਕਰ ਦੇਵੇ ਵਿਚਾਰ ਰੂਪੀ ਕੁਚੀ ਨਾਲ। ਜਾਂ ਇਸ ਤਰ੍ਹਾਂ ਜਿਹੜਾ ਮਾਣ ਹੈ ਇਹਨੂੰ ਮੇਟ ਕੇ ਇਹਨੂੰ ਮਸਕੱਲਾ ਕਰੇ, ਸ਼ਿਕਲ ਕਰੇ, ਜਿਵੇਂ ਆ ਕੋਈ ਅਸੀਂ ਮਾਂਜ ਮੂੰਜ ਕੇ ਅੱਗੇ ਨਿਕਲ ਕਰ ਦਿੰਦੇ ਹਾਂ ਨਾ, ਕੱਢ ਦਿੰਦੇ ਹਾਂ, ਸ਼ਿਕਲ ਕਰ ਦਿੰਦੇ। ਇਸ ਤਰ੍ਹਾਂ ਕਹਿੰਦੇ ਮਾਣ ਰੂਪੀ ਮਾਲ ਨੂੰ ਕੱਟ ਕੇ ਇਹਦੇ 'ਤੇ ਸ਼ਿਕਲ ਕਰੇ ਨਾਮ ਬਾਣੀ ਦਾ। ਅਤੇ ਮਾਲ ਮਸਾਵ ਹੈ ਜਿਹੜਾ ਮਾਲ ਧਨ ਹੈ ਉਹਨੂੰ ਕਹਿੰਦੇ, ਜਿਹੜੇ ਕੋਈ ਧਰਮ ਦੇ ਰਸਤੇ ਚੱਲ ਰਹੇ ਹੈ ਉਹਨਾਂ ਦੇ ਨਾਂ 'ਤੇ ਕਹਿੰਦੇ ਉਹ ਮਸਾਵ ਹੈ ਕੋਈ ਲੁਟਾ ਦੇਵੇ। ਆ ਜਿਹੜਾ ਮਾਲ ਧਨ ਹੈ ਪਰਮੇਸ਼ਰ ਦੇ ਪਿਆਰਿਆਂ ਨੂੰ ਮਸਾ ਦੇ, ਲੁਟਾ ਦੇਵੇ, ਪੁੰਨ ਰੂਪ ਦੇ ਵਿੱਚ ਖੁਆ ਪਿਆ ਦੇਵੇ। ਓਏ ਮੁਸਲਿਮ ਦੀਨ ਮਹਾਨ। ਇਸ ਤਰ੍ਹਾਂ ਕਹਿੰਦੇ ਜਿਹੜੇ ਮਹਾਨ ਹੈ ਕਿ ਆਗੂ ਹਨ, ਜਿਹੜਾ ਆਗੂਆਂ ਨੇ ਦੀਨ ਕੀ ਹੈ ਧਰਮ ਦੱਸਿਆ ਹੈ, ਮਜ਼ਬ ਦੱਸਿਆ ਹੈ, ਉਹਦੇ ਵਿੱਚ ਮੁਸਲਮ ਕੀ ਇਸਤਤ ਹੋਵੇ, ਉਹਦੇ ਵਿੱਚ ਐਨ ਪੱਕਾ ਹੋਵੇ। ਜਿਹੜਾ ਮਹਾਨ ਹੈ ਆਗੂਆਂ ਨੇ ਧਰਮ ਦੱਸਿਆ, ਅਸੂਲ ਦੱਸਿਆ, ਉਹਦੇ ਵਿੱਚ ਪੱਕਾ ਇੱਜ਼ਤ ਹੋ ਕੇ ਰਹੇ। ਮਰਨ ਜੀਵਨ ਕਾ ਭਰਮ ਚੁਕਾਵੇ। ਇਸ ਤਰ੍ਹਾਂ ਜਿਹੜਾ ਮਰਮ ਤੇ ਜਿਉਣ ਦਾ ਭਰਮ ਹੈ ਇਹਨੂੰ ਚੁੱਕ ਦੇਵੇ ਵੀ ਇਹ ਪਰਮੇਸ਼ਰ ਦੇ ਹੁਕਮ ਵਿੱਚ ਹੀ ਇਹ ਜੀ ਆ ਜਾਂਦਾ, ਉਹਦੇ ਹੁਕਮ ਵਿੱਚ ਇਹਨੇ ਚਲਾ ਜਾਣਾ ਹੈ। ਇਹ ਜਿਹੜਾ ਮਨ ਜਾਣ ਵਾਲਾ ਭਰਮ ਭੁਲੇਖਾ ਇਹਨੂੰ ਦੂਰ ਕਰ ਦੇਵੇ, ਵਾਹਿਗੁਰੂ ਦੀ ਰਜਾ ਵਿੱਚ ਰਾਜੀ ਰਹੇ। ਰੱਬ ਕੀ ਰਜਾਏ ਮੰਨੇ ਸਿਰ ਉੱਪਰ। ਰੱਬ ਦੀ ਰਜਾ ਨੂੰ ਕਹਿੰਦੇ ਸਿਰ ਦੇ ਉੱਪਰ ਮੰਨੇ ਪਾਲ ਖਿੜੇ ਮੱਥੇ ਕਬੂਲ ਕਰੇ, ਭਾਵੇਂ ਜਿਹੋ ਜਿਹੀ ਮਰਜ਼ੀ ਆਗਿਆ ਹੋਵੇ ਰੱਬ ਦੀ ਰਜਾ ਹੋਵੇ। ਜੇ ਉਹ ਕੋਈ ਕਹਿਣ ਲੱਗੇ ਵੀ ਤੁਸੀਂ ਜਿਉਣ ਨੂੰ ਠੀਕ ਸਮਝਣੇ ਕਿ ਮਰਨ ਨੂੰ ਠੀਕ ਸਮਝਦੇ ਹੋ? ਉਹ ਕਹਿੰਦੇ ਵੀ ਇੱਕ ਮੈਂ ਤਾਂ ਜਿਉਣ ਨੂੰ ਠੀਕ ਸਮਝਦਾ ਵੀ ਜਿਉਂਦੇ ਰਹੀਏ ਮੌਜਾਂ ਲੁੱਟੀਏ, ਦੂਜਾ ਕਹਿੰਦਾ ਨਹੀਂ ਮੈਂ ਮੌਤ ਨੂੰ ਚੰਗਾ ਸਮਝਦਾ ਹਾਂ ਵੀ ਜਦ ਮਰ ਜਾਈਏ ਤੇ ਆ ਦੁੱਖਾਂ ਤੋਂ ਕਲੇਸ਼ਾਂ ਤੋਂ ਝਗੜਿਆਂ ਤੋਂ ਕਿਹੜਾ ਛੁੱਟ ਜੂ, ਜਿੰਨਾ ਚਿਰ ਜਾਣੇ ਉਨ੍ਹਾਂ ਚਿਰ ਫਾਹੇ ਪਏ ਹੋਏ ਜਾਣੀ ਉਹ ਹੈ ਤਾਂ ਰੱਬ ਦੇ ਰਸਤੇ ਚੱਲਣ ਵਾਲੇ ਸੀ ਪਰ ਉਹਨਾਂ ਦੇ ਖਿਆਲ ਅੱਡੋ ਅੱਡੀ ਸੀ। ਕਹਿੰਦੇ ਵੀ ਜਿੰਨਾ ਚਿਰ ਬਹੁਤਾ ਜੀਆਂਗੇ ਉਨ੍ਹਾਂ ਚਿਰ ਬਹੁਤਾ ਰੱਬ ਰੱਬ ਕਰਾਂਗੇ, ਦੂਜਾ ਕਹਿੰਦਾ ਨਹੀਂ ਜੇ ਮਰ ਗਏ ਤੇ ਆ ਜਿਹੜਾ ਅਗਲਾ ਝਗੜਾ ਹੈ ਤਾਂ ਖੜਾ ਛੁੱਟੇ ਫਾਹਾ ਛੁੱਟੇ। ਅਤੇ ਜਿਹਦੀ ਉਹ ਤੀਸਰੀ ਗਿਆਨ ਦੀ ਗੱਲ ਅੱਖ ਖੁੱਲ੍ਹੀ ਸੀ ਉਹ ਚੁੱਪ ਚੁਕਾ ਕੇ ਬੈਠਾ ਸੁਣਦਾ ਰਿਹਾ, ਜਦੋਂ ਕੁਝ ਬੋਲਿਆ ਚੱਲਿਆ ਨਾ ਫਿਰ ਕਹਿੰਦੇ ਵੀ ਆਪਣਾ ਤਾਂ ਦੋਹਾਂ ਦਾ ਆਪੋ ਵਿੱਚ ਹੀ ਫੈਸਲਾ ਨਹੀਂ ਹੋਣਾ ਹੈ, ਤੀਜੇ ਨੂੰ ਪੁੱਛੋ ਵੀ ਇਹ ਕੀ ਕਹਿੰਦਾ ਹੈ। ਉਹਨੂੰ ਕਹਿੰਦੇ ਵੀ ਤੂੰ ਦੱਸ, ਉਹ ਕਹਿੰਦੇ ਮੇਰੇ ਖਿਆਲ ਤੁਹਾਡੇ ਦੋਹਾਂ ਨੂੰ ਵੱਖਰਿਆ ਰੌਲਾ ਪੈ ਜੂਗਾ। ਕਹਿੰਦੇ ਨਹੀਂ ਜੀ ਅਸੀਂ ਤੁਹਾਨੂੰ ਸਾਲਸ ਮੰਨ ਲਿਆ ਵਿਚੋਲੇ ਮੰਨ ਲਿਆ ਤੁਹਾਡੀ ਗੱਲ ਮੰਨਾਂਗੇ। ਕਹਿੰਦੇ ਫਿਰ ਮੇਰੀ ਗੱਲ ਮੰਨੋ ਤਾਂ ਫਿਰ ਇਹ ਹੈ ਵੀ ਮੈਂ ਤਾਂ ਦੋਹਾਂ ਨੂੰ ਠੀਕ ਮੰਨਦਾ, ਜਿਉਣ ਨੂੰ ਵੀ ਚੰਗਾ ਮੰਨਦਾ ਅਤੇ ਮਰਨੇ ਨੂੰ ਵੀ ਚੰਗਾ ਮੰਨਦਾ, ਮੈਂ ਤਾਂ ਖੁਦਾ ਦੀ ਰਜ਼ਾ ਵਿੱਚ ਰਾਜ਼ੀ ਹਾਂ, ਜੇ ਉਹ ਜਿਉਂਦਾ ਰੱਖਣਾ ਚਾਹੁੰਦਾ ਤਾਂ ਵੀ ਆਪਾਂ ਖੁਸ਼ ਹੈ, ਜੇ ਮਰਨਾ ਚਾਹੁੰਦਾ ਤਾਂ ਮਰਨ ਨੂੰ ਵੀ ਤਿਆਰ ਹੈ, ਉਹਦੀ ਰਜ਼ਾ ਵਿੱਚ ਰਹਿਣਾ ਬਸ। ਕਹਿੰਦੇ ਵੀ ਹਾਂ ਇਹ ਠੀਕ ਹੈ। ਇੱਥੇ ਵੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਮਰਨ ਜਿਉਣ ਦਾ ਭਰਮ ਚੁੱਕ ਦੇਵੇ ਵੀ ਕਦੋਂ ਮਰਾਂਗੇ ਕੈਸਾ ਮਰਨਾ ਹੋਏ, ਜੇਕਰ ਸਹਿ ਮਨੋ ਨਾ ਬੀਸਰਾ ਤਾਂ ਸਹਿਲਾ ਮਰਨਾ ਹੋਏ, ਜੇ ਮਾਲਕ ਭੁੱਲੇ ਨਾ ਫਿਰ ਸੌਖਾ ਮਰਨਾ ਹੋਊਗਾ, ਪਤਾ ਹੀ ਨਹੀਂ ਲੱਗੂ ਵੀ ਕਦੋਂ ਮਰ ਗਏ, ਨਹੀਂ ਤਾਂ ਹੱਡ ਗੋਡੇ ਜੇ ਰੜਦੇ ਆ ਤਿਲ ਮਿਹਨਤਾਂ ਕਰ ਲਾ ਰੱਬਾ ਚੁੱਕ ਲਾ ਤੂੰ ਹੁਣ ਕਿਉਂ ਖਾਤਾ ਕੀਤਾ ਪਹਿਲਾਂ ਬਥੇਰੇ ਔਖੇ ਹੋਏ। ਇਉਂ ਕਹਿੰਦੇ ਮਰਨਾ ਔਖਾ ਵੀ ਹੈ ਅਤੇ ਦੂਜੇ ਪਾਸੇ ਸੌਖਾ ਵੀ ਹੈ, ਜਿਵੇਂ ਹਾਥੀ ਉਹ ਆਪਣੇ ਗਲ ਵਿੱਚੋਂ ਮੌਲਾ ਜੀ ਲਾਹ ਕੇ ਪਰੇ ਸੁੱਟ ਦਿੰਦਾ ਉਹਨੂੰ ਕੋਈ ਔਖਿਆਈ ਨਹੀਂ ਹੈ। ਇਸ ਤਰ੍ਹਾਂ ਜਿਹੜੇ ਕੋਈ ਰਜ਼ਾ ਵਿੱਚ ਰਹਿੰਦੇ ਉਹਨਾਂ ਦਾ ਮਰਨਾ ਸਹਿਲਾ ਹੈ ਸੌਖਾ ਹੈ। ਇਸ ਕਰਕੇ ਇੱਥੇ ਆਪ ਜੀ ਕਹਿੰਦੇ ਵੀ ਕਾਜੀ ਹੈ ਜਿਹੜਾ ਜਿਉਣ ਮਰਨ ਦਾ ਭੁਲੇਖਾ ਜਿਹਾ ਹੈ ਨਾ ਇਹਨੂੰ ਚੁੱਕ ਦੇਵੇ, ਖੁਦਾ ਦੀ ਰਾਜੀ ਰਜ਼ਾ ਵਿੱਚ ਰਾਜੀ ਰਹੇ, ਰੱਬ ਕੀ ਜਗ੍ਹਾ ਨੂੰ ਖਿੜੇ ਮੱਥੇ ਸਿਰ ਪਰ ਮੰਨੇ, ਚੰਗੀ ਤਰ੍ਹਾਂ ਮੰਨੇ ਵੀ ਠੀਕ ਹੈ। ਕਰਤਾ ਮੰਨੇ ਆਪ ਗਵਾਵੇ, ਜਿਹੜਾ ਸ੍ਰਿਸ਼ਟੀ ਦਾ ਕਰਤਾ ਉਹਨੂੰ ਕਹਿੰਦੇ ਮੰਨੇ ਉਹਨੂੰ ਪੂਜਣਾ ਕਰੇ, ਅਤੇ ਆਪਾ ਭਾਵ ਗਵਾ ਦੇ ਹੰਕਾਰ ਗਵਾ ਦੇਵੇ, ਹੰਕਾਰ ਨਾ ਕਰੇ ਦੇ ਥਾਂ ਨਿਮਰਤਾ ਧਾਰਨ ਕਰੇ, ਤੋ ਨਾਨਕ ਸਰਬ ਜੀਆ ਮਿਹਰਮਤ ਹੋਏ, ਸਰਬ ਜੀਆ ਮਿਹਰਮਤ ਹੋਏ ਅਤੇ ਸਾਰਿਆਂ ਜੀਆਂ 'ਤੇ ਅਮਿਤ ਮਿਹਰਬਾਨ ਮਿਹਰ ਕਰਨ ਵਾਲਾ ਹੋਵੇ, ਭਾਵ ਸਾ ਹਰ ਇੱਕ ਜੀਅ 'ਤੇ ਬੇਅੰਤਮਿਤ ਮਿਹਰ ਕਰਨ ਵਾਲਾ ਹੋਵੇ, ਦਇਆ ਕਰਨ ਵਾਲਾ ਹੋਵੇ ਤਰਸ ਕਰਨ ਵਾਲਾ ਹੋਵੇ, ਤਾਂ ਮੁਸਲਮਾਨ ਕਹਾਵੇ ਅਰਥ ਵਾਸਤੇ ਨਾਨਕ ਤੋ ਤਾਂ ਮੁਸਲਮਾਨ ਕਹਾਵੇ। ਮਹਾਰਾਜ ਕਹਿੰਦੇ ਤਾਂ ਵੀ ਮੁਸਲਮਾਨ ਕਹਾ ਸਕਦਾ ਕੋਈ, ਐਵੇਂ ਹੀ ਆ ਦਿਖਾਵਾ ਮਾਤਰ ਜੀ ਹਸਵੰਤ ਜੀ ਕਰਾ ਲਈ ਮੂੰਹ ਤੋਂ ਜਿਹੜੇ ਕੋਈ ਰੋਮ ਜੇ ਅੱਗੇ ਉਹ ਮੁੱਛਾਂ ਜੀਆਂ ਕਟਾ ਲਈਆਂ, ਛਾਤੀ ਜੇ ਵਾਲ ਜੇ ਕਟਾ ਲਏ, ਵਿੱਚੋਂ ਇਸੇ ਤਰ੍ਹਾਂ ਉੱਪਰੋਂ ਜੂੜੇ ਤੋਂ ਕਟਾ ਲਏ, ਅਤੇ ਫਿਰ ਉਹ ਜਿਹੜਾ ਝੱਗਾ ਜਿਹਾ ਉਹ ਵੀ ਬਾਹਾਂ ਜਿਹੀਆਂ ਕੱਟੀਆਂ ਵਾਲਾ ਅੱਧੀਆਂ ਕਹਾਂ ਵਾਲਾ ਪਾ ਲਿਆ, ਅਤੇ ਫਿਰ ਕਹੇ ਵੀ ਮੈਂ ਹੁਣ ਬਸ ਮੁਸਲਮਾਨ ਬਣ ਗਏ ਹਾਂ ਸੁੰਨਤ ਕਰਾ ਕੇ, ਨਹੀਂ ਮਹਾਰਾਜ ਕਹਿੰਦੇ ਇਹ ਜਿਹੜੇ ਉੱਪਰ ਕਹੇ ਗੁਣ ਹੈ ਨਾ ਜੇ ਕਿਸੇ ਵਿੱਚ ਹੋਣ ਸਾਰੇ ਫਿਰ ਕੋਈ ਮੁਸਲਮਾਨ ਕਹਾ ਸਕਦਾ ਹੈ। ਸਲੋਕ ਮਹੱਲਾ ਪਹਿਲਾ, ਮਿਹਰ ਮਸੀਤ ਸਿਦਕ ਮੁਸੱਲਾ। ਫਿਰ ਮਹਾਰਾਜ ਕਹਿੰਦੇ ਆਹ ਵੀ ਕਰਨ ਵਾਲਾ ਹੋਵੇ ਫਿਰ ਮੁਸਲਮਾਨ ਕਹਾ ਸਕਦਾ, ਜਿਹੜੀ ਕਹਿੰਦੇ ਮਿਹਰ ਹੈ ਨਾ ਯਾਨੀ ਕਿਰਪਾ ਹੈ, ਇਹ ਅਸਲੀ ਮਸੀਤ ਹਮੇਸ਼ਾ ਕਿਰਪਾ ਰੂਪੀ ਮਿਹਰ ਰੂਪੀ ਮਸੀਤ ਵਿੱਚ ਟਿਕਿਆ ਰਹੇ, ਮਿਹਰ ਕਰਨ ਵਾਲਾ ਹੋਵੇ। ਸਿਦਕ ਮਸੱਲਾ, ਜਿਹੜਾ ਖੁਦਾ ਉੱਪਰ ਭਰੋਸਾ ਰੱਖਣਾ ਹੈ, ਵਿਸ਼ਵਾਸ ਰੱਖਣਾ, ਯਕੀਨ ਰੱਖਣਾ ਹੈ, ਇਹ ਕਹਿੰਦੇ ਮਸੱਲਾ ਉਹਦਾ ਹੋਵੇ। ਜੇ ਉਹ ਕੋਈ ਨਵਾਜ਼ ਕਰਦੇ ਮੁਸਲਮਾਨ ਹੇਠਾਂ ਇੱਕ ਸਫ ਜੀ ਵਿਛਾ ਲੈਂਦੇ ਹੈ, ਆਸਣ ਵਸਾਉਂਦੇ ਆ, ਉਹਨੂੰ ਆਪਾਂ ਆਸਣ ਵਸਾ ਲੈਣ ਕਹਿ ਲੈਂਦੇ ਹਾਂ, ਵਿਛਾਈ ਵਿਛਾ ਲਓ ਜੀ, ਉਹ ਕਹਿੰਦੇ ਮੁਸੱਲਾ ਵਿਛਾ ਲਓ। ਉਹ ਸਫ ਜੀ ਹੇਠਾਂ ਵਿਛਾਉਂਦੇ ਹੁੰਦੇ ਨਵਾਜ਼ ਸਮੇਂ, ਉਹਨੂੰ ਮੁਸੱਲਾ ਕਿਹਾ ਜਾਂਦਾ ਹੈ। ਕਹਿੰਦੇ ਇਸ ਤਰ੍ਹਾਂ ਜਿਹੜਾ ਹਮੇਸ਼ਾ ਖੁਦਾ ਦੇ ਵਿੱਚ ਭਰੋਸੇ ਵਿੱਚ ਰਹਿਣਾ, ਉਹਦੇ 'ਤੇ ਪੱਕਾ ਭਰੋਸਾ ਰੱਖਣਾ, ਇਸ ਤਰ੍ਹਾਂ ਕਹਿੰਦੇ ਆਸਣ ਵਿਛਾਵੇ, ਮੁਸੱਲਾ ਰੱਖੇ, ਇਸ ਸਿਦਕ ਰੂਪੀ ਮਸੱਲੇ ਵਿੱਚ ਰਹੇ ਹਮੇਸ਼ਾ। ਹੱਕ ਹਲਾਲ ਕੁਰਾਨ, ਜਿਹੜਾ ਹੱਕ ਕੀ ਸੱਚ ਦੀ ਕਮਾਈ ਕਰਨੀ, ਹੱਕ ਦੀ ਕਮਾਈ ਕਰਕੇ ਖਾਣਾ, ਇਹ ਹਲਾਲ ਖਾਣਾ ਕਰੇ। ਅਤੇ ਕਿਸ ਤਰ੍ਹਾਂ ਹੱਕ ਕੀ, ਜਿਹੜਾ ਸੱਚ ਬੋਲਣਾ ਹੈ, ਇਹੀ ਕੁਰਾਨ ਦਾ ਪੜ੍ਹਨਾ ਕਰੇ। ਹੱਕ ਸੋਈ ਹੱਕ, ਸੱਚ ਦੀ ਕਮਾਈ ਕਰਨੀ, ਹਲਾਲ ਦਾ ਖਾਣਾ ਕਰੇ। ਅਤੇ ਇਸੇ ਤਰ੍ਹਾਂ ਹੱਕ ਕੀ ਹੈ, ਸੱਚ ਬੋਲਣਾ, ਇਹੀ ਕੁਰਾਨ ਦਾ ਪੜ੍ਹਨਾ ਕਰੇ। ਸ਼ਰਮ ਸੁਨਤ ਸੀਲ ਰੋਜਾ, ਜਿਹੜੇ ਮਾੜੇ ਪਾਸੇ ਤੋਂ ਸ਼ਰਮ ਕੀ, ਸ਼ਰਮ ਰੱਖਣੀ ਹੈ, ਇਹ ਸੁਨਤ ਕਰਾਉਣੀ ਹੈ, ਜਾਂ ਸ਼ਰਮ ਨਾਲ ਵੈਰਾਗ ਦਾ ਧਾਰਨ ਕਰਨਾ ਹੈ, ਮਾੜੇ ਵਿਸ਼ੇ ਵਿਕਾਰਾਂ ਵੱਲੋਂ ਸ਼ਰਮ ਰੱਖਣੀ, ਜਾਂ ਇਸੇ ਤਰ੍ਹਾਂ ਮਾੜੇ ਕੰਮਾਂ ਵੱਲੋਂ ਸ਼ਰਮ ਧਾਰਨੀ, ਜਾਂ ਸ਼ਰਮ ਵੈਰਾਗ ਧਾਰਨ ਕਰਨਾ, ਇਹ ਸੁਨਤ ਕਰੇ। ਜਿਹੜਾ ਸੀਸ ਸੁਭਾਅ ਰੱਖਣਾ, ਇਹੀ ਰੋਜ਼ਾ ਰੱਖਣਾ ਕਰੇ। ਉਹ ਮੁਸਲਮਾਨ, ਮਹਾਰਾਜ ਕਹਿੰਦੇ ਇਹੋ ਜਿਹਾ ਵੀ ਕੋਈ ਮੁਸਲਮਾਨ ਹੋਣਾ ਕਰੇ, ਸਹੀ ਮਹਿਨਿਆਂ ਵਿੱਚ ਕਰਨੀ ਕਾਬਾ ਸੱਚ ਪੀਰ, ਜਿਹੜੀ ਅੱਠੇ ਪੈਰ ਵਾਹਿਗੁਰੂ ਦੀ ਭਗਤੀ ਕਰਨੀ, ਇਹ ਕਹਿੰਦੇ ਕਾਬਾ ਹੋਵੇ, ਇਹ ਕਹਿੰਦੇ ਇਸ ਤਰ੍ਹਾਂ ਮੰਦਰ ਹੋਵੇ, ਜਿਹੜਾ ਸੱਚ ਹੈ ਉਹੀ ਪੀਰ ਹੋਵੇ। ਕਲਮਾ ਕਰਮ ਨਿਵਾਜ, ਜਿਹੜੇ ਨਿਸ਼ਕਾਮ ਕਰਮ ਕਰਨੇ ਹਨ, ਇਹ ਕਲਮਾ ਦਾ ਪੜ੍ਹਨਾ ਹੈ। ਜਿਹੜੀ ਨਿਮਰਤਾ ਧਾਰਨ ਕਰ ਲਈ ਹੈ, ਇਹ ਨਵਾਜ ਗੁਜ਼ਾਰਨੀ ਕਰੇ। ਤਸਬੀ ਸਾ ਤਿਸ ਭਾਵ ਸੀ, ਹਾਂ ਤਸਬੀ ਕੀ ਜਿਹੜੀ ਮਾਲਾ ਹੈ, ਇਹ 101 ਮਣਕੇ ਦੀ ਜਿਹੜੀ ਮਾਲਾ, ਉਸਨੂੰ ਤਸਬੀ ਕਿਹਾ ਜਾਂਦਾ। ਆਪਾਂ ਇੱਧਰ ਮੁਸਲਮਾਨ ਮਾਲਾ ਕਹਿ ਦਿੰਦੇ, ਇਹ ਤਸਬੀ ਕਹਿੰਦੇ ਉਸਦਾ ਨਾਂ। ਤਸਬੀ ਸਾ ਤਿਸ ਭਾਵ ਸੀ, ਜਿਹੜਾ ਤਿਸ ਵਾਹਿਗੁਰੂ ਨੂੰ ਭਾ ਜਾਣਾ, ਚੰਗੇ ਲੱਗ ਜਾਣਾ ਹੈ, ਇਹ ਕਹਿੰਦੇ ਤਸਬੀ ਕੀ ਮਾਲਾ ਫੇਰਨੀ ਕਰੇ। ਨਾਨਕ ਰੱਖੈ ਲਾਜ, ਨਾਨਕ ਰੱਖੈ ਲਾਜ, ਜਿਹੜੇ ਕੋਈ ਮਾੜੇ ਕੰਮ ਹੈ ਉਹਨਾਂ ਵਿੱਚੋਂ ਕਹਿੰਦੇ ਸ਼ਰਮ ਧਾਰਨ ਕਰਕੇ ਲਜਿਆ ਰੱਖੇ। ਜਿਹੜੇ ਮਾ ਵਿਸ਼ੇ ਹਨ ਉਹਨਾਂ ਵਿੱਚੋਂ ਵੀ ਸ਼ਰਮ ਰੱਖੇ, ਉਹਨਾਂ ਵਿੱਚ ਵੀ ਪਰਿਵਰਤਨਾ ਹੋਵੇ। ਜਿਹੜਾ ਵਾਹਿਗੁਰੂ ਨੂੰ ਪਾ ਜਾਣਾ, ਇਹ ਅਸਲੀ ਮਾਲਾ ਹੈ, ਜਿਹੜਾ ਇਹ ਮਾਲਾ ਫੇਰਦਾ ਉਹ ਪਰਮੇਸ਼ਰ ਨੂੰ ਪਾਉਣ ਰੂਪ, ਫਿਰ ਉਹਦੀ ਪਰਮੇਸ਼ਰ ਲੱਜਿਆ ਰੱਖਦਾ ਹੈ। ਮਹੱਲਾ ਪਹਿਲਾ, ਹਿੰਦੂ ਮੂਲੇ ਭੁੱਲੇ ਅਖੁੱਟੀ ਜਾਹੇ, ਕਹਿਣ ਲੱਗਿਆ ਮਾਰਾ ਫਿਰ ਜਿਹੜੇ ਹਿੰਦੂਆਂ ਦੇ ਸੰਬੰਧ ਵਿੱਚ ਵੀ ਤੁਸੀਂ ਵੀ ਕੋਈ ਹੈ ਨਹੀਂ ਹੈ, ਵੀ ਇਹ ਨਹੀਂ ਹੈ। ਮੈਂ ਮਹਾਰਾਜ ਕਹਿੰਦੇ ਹਾਂ ਠੀਕ ਕਹਿੰਦੇ, ਹਿੰਦੂ ਮੂਲੇ ਪੂਲੇ, ਜਿਹੜਾ ਮੂਲ ਰੂਪ ਪਰਮੇਸ਼ਰ ਹੈ, ਜਾਂ ਮੁੱਲ ਮੁੱਢ ਤਾਂ ਹੀ ਮੂਲੇ ਉੱਕਾ ਹੀ ਭੁੱਲੇ ਜਾ ਰਹੇ ਆ, ਅਤੇ ਇਸੇ ਤਰ੍ਹਾਂ ਨਖੁੱਟਦੇ ਜਾ ਰਹੇ ਆ, ਮੁੱਕਦੇ ਜਾ ਰਹੇ ਆ। ਕੋਈ ਵੀ ਮੂਲ ਰੂਪ ਪਰਮੇਸ਼ਰ ਨਾਲ ਹਿੰਦੂ ਜੁੜਿਆ ਨਹੀਂ ਦਿਸਦਾ, ਸਗੋਂ ਇਹ ਨਖੁੱਟਦੇ ਜਾ ਰਹੇ, ਮੁੱਕਦੇ ਜਾ ਰਹੇ, ਘਟਦੇ ਜਾ ਰਹੇ ਆ, ਭੁੱਲੇ ਹੋਏ। ਨਾਰਦ ਕਹਿਆ ਸੇ ਪੂਜ ਕਰਾ ਹੀ, ਕਿਉਂਕਿ ਇਹਨਾਂ ਹਿੰਦੂਆਂ ਨੇ ਨਾਰਦ ਨੇ ਕਹਿ ਦਿੱਤਾ ਹੈ, ਅਤੇ ਉਹਦੇ ਕਰਕੇ ਇਸੇ ਪੂਜ ਕਰਾ ਹੀ। ਇੱਥੇ ਕਹਿੰਦੇ ਪੱਥਰਾਂ ਦੀ ਪੂਜਾ ਕਰੀ ਕਰਾਈ ਜਾਂਦੇ, ਨਾਰਦ ਨੇ ਤਾਂ ਹਿੰਦੂਆਂ ਨੇ ਕਿਹਾ ਸੀ ਵੀ ਜੇ ਤੁਸੀਂ ਸਿਖੱਲੇ ਢੰਗ ਨਾਲ ਧਿਆਨ ਤਰਨਾ ਹੈ, ਅਤੇ ਉਹ ਭਗਵਾਨ ਨੂੰ ਸੌਖੇ ਢੰਗ ਨਾਲ ਯਾਦ ਕਰਨਾ ਹੈ, ਤੇ ਤੁਸੀਂ ਵੀ ਉਹ ਭਗਵਾਨ ਦੇ ਵਾਹਨ ਦੀ ਮੂਰਤੀ ਜੀ ਬਣਾ ਲਓ, ਉਹਦਾ ਬੁੱਤ ਜਿਹਾ ਬਣਾ ਲਓ, ਯਾਨੀ ਗਰੜ ਦੀ ਮੂਰਤੀ ਜੀ ਬਣਾ ਲਓ। ਜਦੋਂ ਗਰੜ ਦੇਖੋਗੇ ਤੁਹਾਨੂੰ ਭਗਵਾਨ ਯਾਦ ਆਇਆ ਜਾਇਆ ਕਰੂਗਾ। ਉਹਨਾਂ ਨੇ ਗਰੜ ਵੀ ਬਣਾ ਲਿਆ, ਨਾਲੇ ਭਗਵਾਨ ਦੀ ਪੱਥਰ ਦੀ ਮੂਰਤੀ ਬਣਾ ਲਈ। ਇਸ ਤਰ੍ਹਾਂ ਕਿਹਾ ਤਾਂ ਸੀ ਉਹ ਢੰਗ ਤਰੀਕਾ ਵੀ ਇਹਦੇ ਰਾਹੀਂ ਤੁਹਾਨੂੰ ਭਗਵਾਨ ਯਾਦ ਆਇਆ ਕਰੂਗਾ। ਅਤੇ ਉਹਦੀ ਪੂਜਾ ਹੀ ਕਰਨ ਲੱਗ ਪਏ। ਸੇ ਹੱਥ ਦਾ ਤਿੰਨਾਂ ਦਾ ਵੀ ਹੁੰਦਾ, ਤਿੰਨਾਂ ਲੋਕਾਂ ਦੇ ਵਿੱਚ ਹੀ ਉਹਦੀ ਕਹਿੰਦੇ ਪੱਥਰਾਂ ਦੀ ਪੂਜਾ ਕਰਨ ਲੱਗ ਪਏ ਹਨ। ਇਹ ਬੰਦੇ ਗੁੰਗੇ ਅੰਧ ਅੰਧਾਰ, ਜਿਹੜੇ ਪੱਥਰ ਆ ਅੰਨੇ, ਉਹਨਾਂ ਨੂੰ ਕੁਛ ਦਿਸਦਾ ਨਹੀਂ, ਉਹਨਾਂ ਦੇ ਅੱਖਾਂ ਨਹੀਂ, ਗੁੰਗੇ ਆ ਬੋਲਦੇ ਨਹੀਂ। ਅਤੇ ਪੱਥਰਾਂ ਦੇ ਅੰਦਰ ਅੰਧ ਕੀ ਗਿਆਨ ਦਾ ਉਹ ਹਨੇਰਾ ਹੋਣ ਕਰਕੇ ਉਹ ਅੰਨੇ ਹਨ। ਪਾਥਰ ਲੈ ਪੂਜਾ ਹੈ ਮੁਗਧ ਗਵਾਰ, ਜਿਹੜੇ ਕਹਿੰਦੇ ਪੱਥਰਾਂ ਨੂੰ ਲੈ ਕੇ ਪੂਜਦੇ ਹੈ ਉਹ ਮਨ ਕਰਕੇ ਵੀ ਬੇਸਮਝ ਹੈ, ਸਰੀਰ ਕਰਕੇ ਵੀ ਗਵਾਰ ਬੇਸਮਝ ਹੈ, ਮਹਾਂਮੂਰਖ ਹਨ। ਉਹ ਜੇ ਆਪ ਡੁੱਬੇ ਤੁਮ ਕਹਾ ਤਾਰਨ ਹਾਰਾ, ਕਹਿੰਦੇ ਵੀ ਉਹ ਜਿਹੜੇ ਪੱਥਰ ਹੈ ਜਦੋਂ ਆਪ ਪਾਣੀ ਵੀ ਸੁਪੀਏ ਤਾਂ ਡੁੱਬ ਜਾਂਦੇ ਹੈ, ਤੁਹਾਨੂੰ ਭਲਾ ਉਹ ਕਿੱਥੇ ਤਾਰਨ ਵਾਲੇ ਹੋ ਸਕਦੇ ਹੈ। ਜਿਹੜਾ ਪੱਥਰ ਆਪ ਪਾਣੀ ਵੀ ਸੁੱਟਿਆ ਡੁੱਬਦਾ ਹੈ, ਤੁਹਾਨੂੰ ਭਲਾ ਕਿਵੇਂ ਤਾਰਨ ਵਾਲਾ ਹੋਵੇਗਾ। ਇਸ ਕਰਕੇ ਜੇ ਪੱਥਰਾਂ ਦੀ ਪੂਜਾ ਕਰਨ ਵਾਲੇ ਕਰਨ ਕਰਕੇ ਇਹ ਵੀ ਹਿੰਦੂ ਮੂਲ ਰੂਪ ਜਿਹੜਾ ਪਰਮੇਸ਼ਰ ਤੋਂ ਭੁੱਲੇ ਹੋਏ ਜਾ ਰਹੇ ਅਤੇ ਮੁੱਕਦੇ ਜਾ ਰਹੇ ਹੈ। ਆ ਕੋਈ ਕੋਈ ਬਿਰਲਾ ਹੋਊ ਜਿਹੜਾ ਭਗਵਾਨ ਦਾ ਉਪਾਸ਼ਨਾ ਕਰਨ ਵਾਲਾ, ਨਹੀਂ ਸਭ ਪੱਥਰ ਪੂਜਕ ਹੀ ਬਣ ਰਹੇ ਹਨ। ਦੋਹਰਾ ਮੁਸਲਮਾਨ ਮਗ ਹਿੰਦ ਕੋ, ਮਹਾਰਾਜ ਕਹਿੰਦੇ ਵੀ ਆ ਜਿਹੜਾ ਮੁਸਲਮਾਨਾਂ ਦਾ ਤੇ ਹਿੰਦੂਆਂ ਦਾ ਰਸਤਾ ਹੈ। ਅਸਬਿਦ ਲੇ ਹੋ ਪਛਾਣ, ਇਸ ਤਰ੍ਹਾਂ ਦਾ ਕਹਿੰਦੇ ਜਿਵੇਂ ਤੁਹਾਨੂੰ ਕਿਹਾ ਉਹੋ ਜਿਹਾ ਪਛਾਣ ਲਓ। ਕਰਮ ਨਾ ਸ਼ੁਭ ਕਰਹੀ ਉਬੈ, ਦੋਵੇਂ ਜਿਹੜੇ ਹਨ ਚੰਗਾ ਕਰਮ ਤਾਂ ਬਿਲਕੁਲ ਨਹੀਂ ਇਹ ਕਰਦੇ ਹਨ। ਝੂਠੇ ਨਾਮ ਬਖਾਨ, ਝੂਠੇ ਹੀ ਨਾਮ ਕਹੀ ਜਾਂਦੇ ਵੀ ਅਸੀਂ ਅਸਲੀ ਹਿੰਦੂ ਹਾਂ ਜੀ, ਅਸੀਂ ਅਸਲੀ ਮੁਸਲਮਾਨ ਹਾਂ। ਚੌਪਈ ਮਗ ਭੁੱਲੇ ਫਿਰ ਹੀ ਉਦਿਆਨਾ, ਅਸਲੀ ਜਿਹੜਾ ਭਾਵ ਭਗਤੀ ਵਾਲਾ ਰਸਤਾ ਭੁੱਲ ਕੇ ਉਹ ਜੰਗਲ ਵਿੱਚ ਫਿਰਦੇ ਆ, ਉਜਾੜ ਵਿੱਚ ਫਿਰਦੇ ਆ। ਕੈਸੇ ਪਹੁੰਚੇ ਸੁਖ ਅਸਥਾਨ, ਜਿਹੜਾ ਵੀ ਸੁਖ ਵਾਲਾ ਸਥਾਨ ਆ ਉੱਥੇ ਕਿਸ ਤਰ੍ਹਾਂ ਇਹ ਪੁੰਜ ਗਏ। ਸੁਣ ਕਰ ਕਾਜੀ ਲੱਜਤ ਹੋਤ, ਦੀਆਂ ਖਰੀਆਂ ਖਰੀਆਂ ਸੁਣ ਕੇ ਜਿਹੜਾ ਕਾਜੀ ਤਾਂ ਬਹੁਤ ਸ਼ਰਮਸ਼ਾਰ ਹੋ ਗਿਆ ਹੈ। ਜੋ ਰੱਬ ਆਗੇ ਰਿੰਗਣ ਜੋਤ, ਸੂਰਜ ਦੇ ਅੱਗੇ ਕਹਿੰਦੇ ਟਟਾਣੇ ਦੀ ਹਾਲਤ ਹੁੰਦੀ ਹੈ ਨਾ, ਉਹਦੀ ਕੋਈ ਰੋਸ਼ਨੀ ਨਹੀਂ ਹੁੰਦੀ ਹੈ, ਇਸ ਤਰ੍ਹਾਂ ਇਹਦੀ ਕੋਈ ਵੀ ਗੱਲ ਨਹੀਂ। ਮਹਾਰਾਜ ਅੱਗੇ ਸਹੀ ਹੋ ਰਹੀ ਹੈ, ਸ਼ਰਮਸ਼ਾਰ ਹੋ ਗਿਆ, ਨੀਵੀਂ ਜੀ ਪਾ ਗਿਆ ਹੈ। ਨਹਿ ਬੋਲਿਓ ਕਛ ਤੂਸ਼ਣ ਭਇਓ, ਕੁਝ ਨਹੀਂ ਬੋਲਿਆ ਹੈ, ਚੁੱਪ ਚਾਪ ਹੋ ਗਿਆ ਕਾਜੀ। ਉੱਤਰ ਆਵਨਾ ਉੱਠ ਘਰ ਗਯੋ, ਜਦੋਂ ਮਹਾਰਾਜ ਦੇ ਅੱਗੇ ਕੋਈ ਜਵਾਬ ਹੀ ਨਹੀਂ ਆਇਆ, ਉੱਠ ਕੇ ਘਰ ਨੂੰ ਚਲਿਆ ਗਿਆ। ਕੋ ਨਾਰਨ ਉਤ ਕੋ ਨਿੰਦਾ ਕਰਹੀ, ਇਹਦੇ ਜਾਣ ਤੋਂ ਬਾਅਦ ਕੋਈ ਪੁਰਸ਼ ਮਹਾਰਾਜ ਦੀ ਉਸਤੀ ਕਰ ਰਿਹਾ, ਕੋਈ ਮੂਰਖ ਜਾਂ ਨਿੰਦਾ ਵੀ ਕਰੀ ਜਾਂਦਾ ਹੈ। ਮੂਰਖ ਸਮਝ ਨਾ ਪਾਏਨ ਪਰਹੀ, ਜਿਹੜੇ ਮੂਰਖ ਲੋਕ ਹੈ ਮਹਾਰਾਜ ਨੂੰ ਸਮਝ ਕੇ ਚਰਨੀ ਨਹੀਂ ਪੈਂਦੇ ਹਨ। ਭਾਉ ਭਗਤ ਜਿਹ ਜਗ ਪ੍ਰਗਟਾਨਾ, ਜਿਸ ਗੁਰੂ ਨਾਨਕ ਸਹਿਬ ਸਾਹਿਬ ਮਹਾਰਾਜ ਨੇ ਭਾਉ ਭਗਤੀ ਨੂੰ ਪ੍ਰਗਟ ਕੀਤਾ ਸੰਸਾਰ ਵਿੱਚ, ਤੈਸੇ ਰਹੇ ਮਸਾਨ ਸਥਾਨ, ਵੈਸੇ ਸਤਿਗੁਰੂ ਕਹਿੰਦੇ ਫੇਰ ਉਹ ਮਸਾਨ ਭੂਮਿਕਾ ਵਾਲੇ ਸਥਾਨ ਤੇ ਬੈਠ ਰਹੇ ਹਨ। ਤੇ ਛਿਨ ਹੋ ਤੋ ਭਗੀਰਥ ਪਾਸੂ, ਉਸ ਸਮੇਂ ਮਲੀ ਮਸੀਹੇ ਪਿੰਡ ਦਾ ਜਿਹੜਾ ਭਾਈ ਭਗੀਰਥ ਹੈ ਉਹ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਹੈ ਸੀ। ਦਰਸ਼ਨ ਕਰਤ ਪਾਏ ਸੁਖ ਰਾਸੂ, ਮਹਾਰਾਜ ਦੇ ਦਰਸ਼ਨ ਕਰਦਾ ਹੋਇਆ ਬਹੁਤਾ ਸੁਖ ਪਾ ਰਿਹਾ ਹੈ ਸੀ। ਆਵਾ ਮਨਮੁਖ ਪ੍ਰੇਮ, ਮਨ ਸੁਖ ਪ੍ਰੇਮ ਉਮੰਗਾ, ਇਹਨੇ ਨੂੰ ਪ੍ਰੇਮ ਦੇ ਜਿਹਦੇ ਅੰਦਰ ਪ੍ਰੇਮ ਉਛਲਿਆ ਹੋਇਆ, ਪ੍ਰੇਮ ਪੈਦਾ ਹੋਇਆ, ਲਾਹੌਰ ਤੋਂ ਚੱਲਦਾ ਹੋਇਆ ਮਨਸੁਖ ਸ਼ਾਹੂਕਾਰਾ ਪਹੁੰਚਾ ਹੈ। ਜੇ ਮਨ ਚੜ੍ਹਿਓ ਨਾਮ ਕੋ ਰੰਗਾ, ਜਿਸ ਸ਼ਾਹੂਕਾਰ ਦੇ ਮਨ ਨੂੰ ਨਾਮ ਦਾ ਰੰਗ ਬੜਾ ਚੜਿਆ ਹੋਇਆ ਹੈ। ਹੱਥ ਬੰਦ ਕੈ ਬੰਧਨ ਕੀਨੀ, ਮਨਸੁਖ ਸ਼ਾਹੂਕਾਰ ਨੇ ਸਭ ਤੋਂ ਪਹਿਲਾਂ ਹੱਥ ਜੋੜ ਕੇ ਗੁਰੂ ਮਹਾਰਾਜ ਨੂੰ ਨਮਸਕਾਰ ਕੀਤੀ, ਪਰ ਉਹ ਡੰਡਵਤ ਮਤ ਰਸ ਪੀਨੀ, ਡੰਡੇ ਵਰ ਸਿੱਧਾ ਪੈ ਕੇ ਡਾਂਤ ਕੀਤੀ ਹੈ, ਬੁੱਧੀ ਪ੍ਰੇਮ ਵਿੱਚ ਭਿੱਜ ਗਈ ਹੈ। ਸਤ ਕਰ ਤਾਰ ਕਹੀ ਸੁਖ ਰਾਸੂ, ਸੁਖਾਂ ਦੇ ਕਰ ਸਜਾਨੇ ਸਤਿਗੁਰੂ ਨੇ ਵੀ, ਸਤ ਕਰਤਾਰ ਤਨ ਕਰਤਾਰ, ਬੂਝੀ ਕੁਸ਼ਲ ਸਰਬ ਪੁੰਨ ਤਾਸੂ, ਮੇਰੇ ਮਨਸੁਖ ਸ਼ਾਹੂਕਾਰ ਦੇ ਪਾਸੋ ਸੁਖ ਸਾਂਦ ਰਾਜੀ ਖੁਸ਼ੀ ਪੁੱਛ ਲਈ। ਗਦ ਗਦ ਹੋਇ ਕਰ ਬੈਠ ਸਮੀਪਾ, ਇਹ ਮਹਾਰਾਜ ਦੇ ਕੋਲ ਬੈਠ ਗਿਆ ਤੇ ਗਦ ਗਦ ਹੋ ਗਿਆ, ਗਲਾ ਇਸ ਦਾ ਰੁਕ ਗਿਆ ਹੈ। ਬੋਲਿਓ ਬਚਨ ਤਬ ਹੈ ਕੁਲ ਦੀਪਾ, ਉਸ ਵੇਲੇ ਜੇ ਕੁਲ ਦੇ ਬਲਜੀਆਂ ਦੀ ਕੁਲ ਦੇ ਦੀਵਾ ਰੂਪ ਪ੍ਰਕਾਸ਼ ਗੁਰੂ ਸਤਿਗੁਰੂ ਉਹਨਾਂ ਨੂੰ ਬਚਨ ਬੋਲਿਆ ਹੈ। ਸਰਬ ਕੁਸ਼ਲ ਭੀ ਦਰਸ ਤੁਮਾਰੇ, ਇਹ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਸਭ ਤਰ੍ਹਾਂ ਦੀ ਖੈਰ ਸੁਖ ਹੈ। ਮੁਝ ਤਨ ਮਨ ਤੇ ਕਸ਼ਟ ਨਿਵਾਰੇ, ਮੇਰੇ ਤਾਂ ਸਰੀਰ ਕਰਕੇ ਸਰੀਰ ਦੇ ਵੀ ਮਨ ਦੇ ਸਾਰੇ ਦੁੱਖ ਤੁਸੀਂ ਨਿਵਿਰਤ ਕਰ ਦਿੱਤੇ। ਚੱਲਿਓ ਚਹਿਤ ਹਾਂ ਮੈਂ ਪਰਦੇਸਾ, ਹੇ ਗੁਰੂ ਨਾਨਕ ਸਾਹਿਬ ਜੀ ਮੈਂ ਹੁਣ ਪਰਦੇਸ਼ ਨੂੰ ਬਾਹਰਲੇ ਦੇਸ਼ ਨੂੰ ਜਾਇਆ ਚਾਹੁੰਦਾ ਹਾਂ। ਸ੍ਰੀ ਮੁਖ ਕੀ ਆਪ ਪਾਏ ਨਿਦੇਸਾ, ਸੁਭਾਏ ਮਨ ਆਪ ਜੀ ਦੇ ਮੁਖ ਦੀ ਆਗਿਆ ਪਾ ਕੇ, ਬਨਜ ਖੇਪ ਕੋ ਭਰ ਕਰ ਭਾਰੀ, ਜਹਾਜ਼ ਦੇ ਵਿੱਚ ਜਿਹੜਾ ਸੌਦਾ ਉਹਦੀ ਖੇ ਵਸਤੂ ਭਾਰੀ ਭਰ ਕੇ ਪਾ, ਬਹੁਤ ਵਸਤੂ ਪਾ ਕੇ ਸਮੁੰਦਰੀ ਵਾ ਜਹਾਜ਼ ਵਿੱਚ ਜਾਓ ਸੰਗਲਾ ਦੀਪ ਮਝਾਰੀ, ਜਿੱਥੇ ਮਾਰਾ ਸਿੰਗਲਾ ਦੀਪ ਟਾਪੂ ਹੈ ਉੱਥੇ ਮੈਂ ਜਾਵਾਂਗਾ। ਵਾਹ ਦਿਨ ਬਹੁ ਬਿਰਹੋ ਤੁਹਾਰਾ, ਮਾਰਾ ਦੂਰ ਹੈ ਸਿੰਗਲਾ ਦੀਪ, ਜਿਸ ਕਰਕੇ ਬਹੁਤ ਦਿਨ ਤੱਕ ਆਪ ਜੀ ਦਾ ਵਿਛੋੜਾ ਪਿਆ ਰਹੇਗਾ, ਦਰਸ਼ਨ ਹੋ ਨਹੀਂ ਸਕਣੇ ਹਨ। ਉਚਰਹੁ ਆਪ ਸ਼ਬਦ ਸੁਖ ਸਾਰਾ, ਜੋ ਸ੍ਰੇਸ਼ ਸੁਖਾਂ ਨੂੰ ਦੇਣ ਵਾਲੇ ਸ਼ਬਦ ਆਪ ਮੁਖਾਰਬਿੰਦ ਤੋਂ ਉਚਾਰਨ ਕਰਿਓ ਜੀ। ਮੈਂ ਲਿਖ ਲਿਓ ਪਠੋ ਕਰ ਨਿਮ, ਉਹਨਾਂ ਸ਼ਬਦਾਂ ਨੂੰ ਮਾਰਾ ਇਸ ਸਮੇਂ ਮੈਂ ਲਿਖ ਲੇਵਾਂਗਾ ਤੇ ਨਿਯਮ ਨਾਲ ਹਮੇਸ਼ਾ ਪੜਿਆ ਕਰਾਂਗਾ। ਜਿਦ ਤੇ ਵਧੈ ਗੁਰੂ ਪਗ ਪ੍ਰੇਮਾ, ਜਿਨ੍ਹਾਂ ਸ਼ਬਦਾਂ ਨੂੰ ਪੜ੍ਹਨ ਕਰਕੇ ਹੇ ਗੁਰੂ ਮਹਾਰਾਜ ਆਪ ਜੀ ਦੇ ਚਰਨਾਂ ਦਾ ਪ੍ਰੇਮ ਵਧੇਗਾ ਮੇਰੇ ਮਨ ਵਿੱਚ। ਸੁਨਕਾਰ ਬਚਨ ਦੀਨ ਦੁੱਖ ਭੰਜਨ, ਗਰੀਬਾਂ ਦੇ ਦੁੱਖਾਂ ਨੂੰ ਤੋੜਨ ਵਾਲੇ ਸਤਿਗੁਰੇ ਮਨਸੁਖ ਸ਼ਾਹੂਕਾਰ ਦੇ ਬਚਨਾਂ ਨੂੰ ਸੁਣ ਕਰਕੇ, ਉਚਰੇ ਰੁਚਰ ਸ਼ਬਦ ਜਿਨ ਰੰਜਨ, ਜਿਹੜੇ ਦਾਸਾਂ ਨੂੰ ਕਹਿੰਦੇ ਖੁਸ਼ ਕਰਨ ਵਾਲੇ ਉਹ ਸ਼ਬਦ ਮਹਾਰਾਜ ਨੇ ਬਹੁਤ ਸੁੰਦਰ ਉਚਾਰਨ ਕੀਤੇ ਹਨ। ਸ੍ਰੀ ਕਰਤਾਰ ਗੁਰੂ ਵਡਿਆਈ, ਇਹਨਾਂ ਸ਼ਬਦਾਂ ਵਿੱਚ ਸੋਭਾ ਵਾਲਾ ਜਿਹੜਾ ਕਰਤਾਰ ਉਹਦੀ ਵਡਿਆਈ ਜਾਂ ਗੁਰੂ ਦੀ ਵੱਡ ਵਡਿਆਈ ਹੈ। ਭਗਤ ਬਿਰਕਤ ਗਿਆਨ ਮਿਲਾਈ, ਜਿਹਦੇ ਵਿੱਚ ਭਗਤੀ ਤੇ ਵਿਆਗ ਤਿਆਗ ਵਿਰਾਗ ਆਦਿਕ ਗਿਆਨ ਮਿਲਾਇਆ ਹੋਇਆ ਹੈ। ਅਸ ਬਾਣੀ ਮਨ ਸੁਖ ਲਿਖ ਲੀਨੀ, ਅਸੀਂ ਜਿਹੜੀ ਬਾਣੀ ਉਚਾਰਨ ਕੀਤੀ ਮਨਸੁਖ ਸ਼ਾਹੂਕਾਰ ਨੇ ਲਿਖ ਲੈਣਾ ਕੀਤੀ ਹੈ। ਪੜ੍ਹ ਕਰ ਪਰਮ ਪ੍ਰੇਮ ਮਤ ਭੀਨੀ, ਬਾਣੀ ਪੜ੍ਹ ਕਰਕੇ ਬਹੁਤ ਪ੍ਰੇਮ ਵਿੱਚ ਇਹਦੀ ਬੁੱਧੀ ਭਿੱਜ ਗਈ, ਲੀਨ ਹੋ ਗਈ ਹੈ। ਬਹਰੋ ਬੋਲੇ ਗੁਰੂ ਉਦਾਰਾ, ਉਸ ਤੋਂ ਬਾਅਦ ਫਿਰ ਸਤਿਗੁਰੂ ਜੀ ਬੋਲੇ ਜੋ ਸਖੀ ਦਾਤੇ ਹਨ। ਮੱਜੋ ਹਨੇਸਾ ਜਾਮ ਸ਼ੁਭ ਬਾਰਾ, ਕਹਿੰਦੇ ਵੀ ਮਨਸੁਖ ਸ਼ਾਹੂਕਾਰ ਚੰਗੇ ਪਾਣੀ ਦੇ ਨਾਲ ਇਸ ਤਰ੍ਹਾਂ ਰਾਤ ਸਮੇਂ ਇਸ਼ਨਾਨ ਕਰਿਆ ਕਰ, ਪਹਿਰ ਰਾਤ ਰਹਿੰਦੇ ਆ ਇਸ਼ਨਾਨ ਕਰਿਆ ਕਰ। ਤਜ ਆਲਸ ਜਾਗੋ ਤੇ ਹਿਕਾਲਾ, ਜਿਹੜਾ ਪਹਿਰ ਰਾਤ ਰਹਿ ਜਾਏ ਆਲਸ ਛੱਡ ਕੇ ਉਸ ਵੇਲੇ ਤੂੰ ਜਾਗਿਆ ਕਰ। ਪੜ੍ਹੋ ਤਬੈ ਫਲ ਹੋਤ ਵਿਸਾਲਾ, ਫਿਰ ਜਿਹੜੇ ਸ਼ਬਦ ਤੈਨੂੰ ਲਿਖਾਏ ਹੈ ਪੜ੍ਹਿਆ ਕਰ, ਤੈਨੂੰ ਬਹੁਤ ਹੀ ਕਹਿੰਦੇ ਫਲ ਪ੍ਰਾਪਤ ਹੋਵੇਗਾ। ਇੱਕ ਮਨ ਹੋਇ ਕੈ ਪ੍ਰੀਤ ਸਮੇਤਾ, ਇਹਨਾਂ ਸ਼ਬਦਾਂ ਨੂੰ ਇੱਕ ਮਨ ਹੋ ਕੇ ਬੜੀ ਪੀਤੀ ਦੇ ਸਹਿਤ ਗੁਣ ਹੋ ਤਾਂ ਭਾਵ ਉਹ ਬ੍ਰਹਮਨ ਨਿਕੇਤਾ। ਇਹਨਾਂ ਸ਼ਬਦਾਂ ਨੂੰ ਵਿਚਾਰੇਗਾ ਫਿਰ ਬ੍ਰਹਮ ਦਾ ਸਰੂਪ ਪਰਮੇਸ਼ਰ ਦਾ ਸਰੂਪ ਵੀ ਪਾ ਲਵੇਗਾ। ਕਰ ਹੋ ਤੇ ਹਾਵਲ ਹੋਵਤ ਪੂਰਾ, ਜਦੋਂ ਸਵੇਰ ਹੋ ਜਾਏ ਫਿਰ ਤੂੰ ਤਿੰਨ ਮੇਲ ਦਾ ਪ੍ਰਸ਼ਾਦ ਤਿਆਰ ਕਰ ਲੈਣਾ। ਪਾਠ ਅਰਦਾਸ ਯੁਗਲ ਕਰ ਜੋਰਾ, ਦੋਵੇਂ ਹੱਥ ਜੋਗ ਕੇ ਫਿਰ ਤੂੰ ਅਰਦਾਸ ਪੜ੍ਹਨੀ, ਅਰਦਾਸ ਕਰਨੀ ਭੋਗ ਲਾਉਣਾ। ਬਹੁਰ ਬਾਂਟ ਅਚਵਨ ਨਿਜ ਕੀਜੈ, ਫਿਰ ਹੋਰਨਾਂ ਨੂੰ ਵੰਡ ਕੇ ਆਪ ਉਹਦੇ ਵਿੱਚੋਂ ਕਿਣਕਾ ਮਾਤਰ ਛਕ ਲੈਣਾ। ਦਿਵਸ ਉਗੇ ਬਨ ਜਹ ਮਨ ਦੀਜੈ, ਜਦੋਂ ਦਿਨ ਚੜਿਆ ਸੂਰਜ ਕੜ ਗਏ ਫਿਰ ਆਪਣਾ ਜਿਹੜਾ ਮਨ ਹੈ ਕਹਿੰਦੇ ਉਹ ਬਣਜ ਵਪਾਰ ਵਿੱਚ ਤੂੰ ਦੇ ਦੇਣਾ, ਉੱਧਰ ਲਾ ਦੇਣਾ। ਸੰਧਿਆ ਕਾਲ ਹੈ ਪੜੋ ਬਹੋਰੀ, ਜਦੋਂ ਸ਼ਾਮ ਦਾ ਸਮਾਂ ਹੋ ਜਾਏ ਫਿਰ ਕਹਿੰਦੇ ਸ਼ਬਦਾਂ ਨੂੰ ਪੜ੍ਹਨਾ ਤੈਨੇ। ਮਤ ਨਿਤ ਰਾਖੋ ਭਗਤੇ ਹੈ ਬੋਰੀ, ਆਪਣੀ ਜਿਹੜੀ ਅਕਲ ਮਤ ਬੁੱਧੀ ਇਹਨਾਂ ਹਮੇਸ਼ਾ ਭਗਤੀ ਵਿੱਚ ਡੁਬੋ ਕੇ ਲੀਨ ਕਰਕੇ ਰੱਖਣਾ ਤੈਨੇ। ਜਬ ਕੋ ਅਟਕ ਜਾਏ ਵੱਡ ਕਾਜੂ, ਇਹ ਵੀ ਮਨਸਿਕ ਸ਼ਾਹੂਕਾਰ ਜੇ ਕਿਸੇ ਜਿਹੜਾ ਕੋਈ ਕੰਮ ਹੈ ਅੜ ਜਾਏ ਰੁਕ ਜਾਏ ਵਿਘਨ ਪੈ ਜਾਏ। ਸਿਮਰੋ ਸਤਿਗੁਰ ਹੋਇ ਸੁਖ ਕਾਜੂ, ਇਹ ਜਿਹੜਾ ਸਤਿਗੁਰੂ ਹੈ ਕਹਿੰਦੇ ਉਸਨੂੰ ਤੂੰ ਯਾਦ ਕਰਨਾ, ਸੁਖ ਨਾਲ ਫਿਰ ਤੇਰਾ ਕੰਮ ਹੋ ਜਾਇਆ ਕਰੇਗਾ। ਇਸ ਪ੍ਰਕਾਰ ਕੋ ਸੁਨ ਉਪਦੇਸ਼ਾ, ਇਸ ਤਰ੍ਹਾਂ ਦਾ ਇਹ ਮਨਸਿਕ ਸ਼ਾਹੂਕਾਰ ਨੇ ਉਪਦੇਸ਼ ਸੁਣ ਕੇ ਗਵਨਿਓ ਸਤਿਗੁਰ ਪਾਏ ਨਿਦੇਸ਼ਾ, ਮਹਾਰਾਜ ਦੀ ਆਗਿਆ ਪਾ ਕੇ ਫਿਰ ਚਲਿਆ ਗਿਆ ਹੈ। ਗਯੋ ਸੰਗਲਾ ਦੀਪ ਸਥਾਨਾ, ਸਿੰਗਲਾ ਦੀਪ ਸਥਾਨ ਹੈ ਸਮੁੰਦਰ ਵਿੱਚ ਟਾਪੂ, ਉੱਥੇ ਚਲਿਆ ਗਿਆ। ਬਹੁਰ ਭਗੀਰਥ ਕੋ ਗੁਣ ਖਾਨਾ, ਜਦੋਂ ਇਹ ਚਲਿਆ ਗਿਆ ਉਸ ਤੋਂ ਬਾਹਰ ਜੋ ਗੁਣਾਂ ਦੇ ਖਾਨ ਸਤਿਗੁਰੂ ਹੈ ਉਹਨਾਂ ਨੇ ਭਾਈ ਭਗੀਰਥ ਜੀ ਨੂੰ ਕਿਹਾ ਹੈ, ਆਇਸ ਦੀਨ ਸਦਨ ਅਬ ਜਾਵੋ, ਆਗਿਆ ਦੇ ਦਿੱਤੀ ਵੀ ਤੂੰ ਵੀ ਆਪਣਾ ਮਰਸੀਹਾਂ ਜਿੱਥੇ ਨਗਰ ਵਿੱਚ ਤੇਰੇ ਘਰ ਉੱਥੇ ਚਲਾ ਜਾ। ਹਿਰਦੈ ਸਦਾ ਨਾਮ ਲਿਵ ਲਾਵੋ, ਹਿਰਦੇ ਵਿੱਚ ਹਮੇਸ਼ਾ ਨਾਮ, ਹਿਰਦੇ ਨੂੰ ਸਦਾ ਨਾਮ ਵਿੱਚ ਹੀ ਲਿਵ ਲਾਈ ਰੱਖ, ਹਿਰਦੇ ਉੱਤੇ ਮੰਦੀ ਬਿਰਤੀ ਨੂੰ ਨਾਮ ਵਿੱਚ ਲਾਈ ਰੱਖ। ਇਸ ਤਰ੍ਹਾਂ ਇਹ ਦੋਹਾਂ ਨੂੰ ਵਿਦਾ ਕਰਕੇ ਗੁਰੂ ਨਾਨਕ ਸਾਹਿਬ ਜੀ ਉਸੇ ਤਰ੍ਹਾਂ ਫਿਰ ਉਹ ਜਿਹੜਾ ਸ਼ਮਸ਼ਾਨ ਘਾਟ ਹੈ ਉਹਦੇ ਵਿੱਚ ਟਿਕ ਰਹੇ ਹੈ, ਜਿਸ ਤਰ੍ਹਾਂ ਇਹ ਮਨਸ਼ਕ ਸ਼ਾਹੂਕਾਰ ਸਿੰਗਲਾ ਦੀ ਵਿੱਚ ਗਿਆ, ਗੁਰਬਾਣੀ ਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਤੋਂ ਬਾਅਦ ਸ਼ਬਦ ਪੜ੍ਹਦਾ ਹੈ, ਜਿਹਨੇ ਕੜਾਹ ਪ੍ਰਸ਼ਾਦੀ ਦੇ ਕਰਕੇ ਭੋਗ ਲਵਾ ਕੇ ਸੀਤ ਪ੍ਰਸ਼ਾਦ ਛਕਦਾ ਹੈ, ਇਹੋ ਜਿਹੀ ਰੀਤੀ ਮਰਜ਼ਾਦਾ ਨਵੀਂ ਚੀ ਦੇਖ ਕੇ ਉੱਥੋਂ ਦੇ ਲੋਕ ਫਿਰ ਇਸੇ ਤਰਕ ਵਿਤਰਕ ਕਰਦੇ ਹੈ। ਇਸੇ ਤਰ੍ਹਾਂ ਫਿਰ ਇਹਦੇ ਰਾਹੀਂ ਅੱਗੇ ਜਿਹੜਾ ਉੱਥੋਂ ਦਾ ਪਾਤਸ਼ਾਹ ਸੀ ਉਹਨੂੰ ਰੰਗ ਲੱਗਿਆ, ਉਹਦਾ ਵੀ ਉਦਾਸ ਸੁਧਾਰ ਹੋਇਆ। ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਵੀ ਜਾ ਕੇ ਦਰਸ਼ਨ ਦਿੱਤੇ, ਨਿਹਾਲ ਕੀਤਾ, ਪ੍ਰਾਣ ਸੰਗਲੀ ਉਚਾਰਨ ਕੀਤੀ, ਹੋਰ ਬਖਸ਼ੀਆਂ ਕੀਤੀਆਂ, ਉੱਥੇ ਮੰਜੀ ਬਖਸ਼ੀ। ਇਸ ਤਰ੍ਹਾਂ ਦੇ ਪ੍ਰਸੰਗ ਇਹ ਮਨਸਿਕ ਸ਼ਾਹੂਕਾਰ ਦੇ ਉੱਧਰ ਜਾਣ ਕਰਕੇ ਆਉਣਗੇ, ਉਹ ਆਪਾਂ ਲੜੀਵਾਰ ਵੀ ਸਰਵਣ ਕਰਾਂਗੇ। ਹੁਣ ਸਮਾਂ ਹੋਇਆ, ਇੱਥੇ ਹੀ ਸਮਾਪਤੀ ਹੈ। ਕੱਲ੍ਹ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਦਿਹਾੜਾ ਹੈ, ਇਸ ਸਥਾਨ 'ਤੇ ਵੀ ਆ ਚਾਹ ਵਗੈਰਾ ਦਾ ਆਪਾਂ ਲੰਗਰ ਛਕਾ ਛਕਾਵਾਂਗੇ, ਹੋਰ ਵੀ ਨਾਲ ਕੋਈ ਨਾਸਤਾ ਬਣ ਬਣ ਜਾਏਗਾ, ਜਿਨ੍ਹਾਂ ਨੇ ਕੋਈ ਥੋੜ੍ਹਾ ਬਹੁਤਾ ਉਸ ਵਿੱਚ ਹਿੱਸਾ ਪਾਉਣਾ ਸ਼ਾਮ ਤੱਕ ਇੱਥੇ ਪਹੁੰਚਾਉਣ ਦੀ ਕਿਰਪਾ ਕਰਨ। ਛਾਉਣੀ ਗੁਰਦੁਆਰਾ ਸਾਹਿਬ ਵਿਖੇ ਤਾਂ ਵਿਸ਼ੇਸ਼ ਰੂਪ ਦੇ ਵਿੱਚ ਕੱਲ੍ਹ ਤੋਂ ਸ਼੍ਰੀ ਅਖੰਡ ਪਾਠ ਪ੍ਰਾਰੰਭ ਹੈ, ਇਸੇ ਤਰ੍ਹਾਂ ਕੱਲ੍ਹ ਹੀ ਸਾਰੇ ਨਗਰ ਵਿੱਚ ਨਗਰ ਕੀਰਤਨ ਹੋਇਆ, ਆਪ ਸਿੱਖ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹੇ ਲਏ। ਅੰਮ੍ਰਿਤ ਵੇਲੇ ਕੱਲ੍ਹ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਮਹਾਨ ਆਗਮਨ ਦਿਹਾੜਾ ਹੈ, ਉਹਨਾਂ ਦੇ ਆਗਮਨ ਖੁਸ਼ੀ ਵਿੱਚ ਆਪਾਂ ਵੀ ਇਸ 'ਤੇ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਦਾ ਇਤਿਹਾਸ ਪੜ੍ਹ ਸੁਣ ਕੇ ਲਾਹੇ ਹਾਸਲ ਕਰਾਂਗੇ। ਹੁਣ ਸਮਾਂ ਪੂਰਾ ਹੋਇਆ, ਇੱਥੇ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ ਜੀ। ਗਯੋ ਸੰਗਲਾ ਦੀਪ ਸਥਾਨਾ, ਬਹੁਰ ਭਗੀਰਥ ਕੋ ਗੁਣ ਖਾਨਾ, ਆਇਸ ਦੀਨ ਸਦਨ ਅਬ ਜਾਵਹੋ, ਹਿਰਦੈ ਸਦਾ ਨਾਮ ਲਿਵ ਲਾਵਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਅਗਨਾਸ ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਵਿੰਦ ਹੇ ਗੁਣ ਨਿਧਾਨ ਜੰਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰ ਹੈਪੀ ਹੋਵਨ ਹਾਰ ਹੇ ਸੰਤਾਂ ਕੈ ਸੁਦਾਸ ਨਿਧਾਰਾ ਆਧਾਰ ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋਇ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਦ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜੇ ਹਜ ਹੈ ਛੜੇ ਸੋ ਤਰੇ ਪਾਰ ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰ ਉਚਾਰਨ ਹਾਰ ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰ ਉਚਾਰਨ ਹਾਰ ਤੂੰ ਠਾਕ